ਵਾਹਿਗੁਰੂ ਸਾਹਿਬ ਜੀਓ। ਗੁਰਪੁਰ ਤੇ ਤ੍ਰੈ ਕੋਸਿਕ ਗ੍ਰਾਮ ਹੁਤੋ ਤਾਹੇ ਤਲਵੰਡੀ ਨਾਮ ਤਹ ਸਿੱਖ ਇੱਕ ਖੱਤਰੀ ਤਿਹ ਜਾਤ ਜਿਹ ਜਾਤ ਇੱਕ ਪੱਗ ਹੁਤੋ ਚਲਤ ਲੰਘ ਰਾਤ ਗੁਰਪੁਰ ਤੇ ਤ੍ਰੈ ਕੋਸਿਕ ਗ੍ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਸੰਗਤ ਰੂਪ ਵਿੱਚ ਜੁੜ ਕੇ ਕੁਛ ਸਮਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਇਤਿਹਾਸ ਵਿੱਚ ਲੜੀਵਾਰ ਰਿਹਾ ਚੱਲ ਰਿਹਾ ਪ੍ਰਸੰਗ ਸਰਵਣ ਕਰਦੇ ਹਾਂ। ਜਿਵੇਂ ਆਪ ਜੀ ਦੀ ਹਜ਼ੂਰੀ ਵਿੱਚ ਸ਼ਰਧਾ ਭਾਵਨਾ ਨਾਲ ਅਕਬਰ ਪਾਤਸ਼ਾਹ ਚੱਲ ਕੇ ਆਇਆ, ਜਿਸ ਤਰ੍ਹਾਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਵੀ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਘਰ ਹੈ ਸਭ ਤੋਂ ਮਹਾਨ ਹੈ। ਇੱਥੇ ਸਾਨੂੰ ਇਹ ਉਸ ਦਰ ਪੁਸ਼ ਦੇਰੀ ਪਾਤਸ਼ਾਹੀ ਪ੍ਰਾਪਤ ਹੋਈ ਹੈ। ਉਸ ਗੁਰੂ ਘਰ ਦਾ ਸਤਿਕਾਰ ਅਦਬ ਰੱਖਦਿਆਂ ਹੋਇਆਂ ਨੰਗੇ ਪੈਰੀ ਚੱਲ ਕੇ ਆਇਆ ਹੈ। ਭਾਵੇਂ ਵੱਲੋਂ ਸੇਵਕ ਨੇ ਗੁਰੂ ਮਹਾਰਾਜ ਜੀ ਅੱਗੇ ਬੇਨਤੀ ਕੀਤੀ ਸੀ ਕਿ ਮਹਾਰਾਜ ਇਹ ਅਕਬਰ ਪਾਤਸ਼ਾਹ ਸਤਿਗੁਰੂ ਦੇ ਘਰ ਦਾ ਸ਼ਰਧਾਲੂ ਹੈ, ਸ਼ਰਧਾਲੂ ਦਾ ਥੋੜ੍ਹਾ ਬਹੁਤਾ ਸਤਿਕਾਰ ਹੋਣਾ ਚਾਹੀਏ ਕਿ ਆਮ ਲੋਕਾਂ ਲਈ ਜਿਹੜੇ ਕੋਈ ਪਾਂਬੜੇ ਵਿਛਾ ਦਿੱਤੇ ਜਾਂਦੇ। ਇਹ ਤਾਂ ਦਿੱਲੀ ਦਾ ਪਾਤਸ਼ਾਹ ਹੈ, ਇਹਨੂੰ ਪਾਂਬੜੇ ਪਾ ਦਈਏ, ਟੇਕਿਆ ਹੋਇਆ ਵਸਤਰ ਵਿਛਾ ਦਈਏ, ਉਹਦੇ ਉੱਪਰ ਚੱਲਿਆ ਆਏਗਾ। ਗੁਰੂ ਮਹਾਰਾਜ ਕਹਿਣ ਲੱਗੇ ਵੀ ਤੇਰੀ ਮੌਜ ਕਰ ਲੈ ਕੇ ਗਿਆ ਹੈ ਠੇਕਿਆ ਜਿਹਾ ਵਸਤਰ, ਰੇਸ਼ਮੀ ਵਸਤਰ ਸੀ, ਜਿੱਥੋਂ ਇਹ ਚੱਲਣ ਲੱਗਿਆ ਮੂਹਰੇ ਮੂਹਰੇ ਜੇ ਵਿਛਾਏ ਹਨ। ਪਰ ਇਸ ਨੇ ਸਤਿਗੁਰੂ ਦਾ ਆਦਰ ਪੈਰ ਰੱਖਦਿਆਂ ਹੋਇਆਂ ਆਪਣੇ ਹੱਥਾਂ ਨਾਲ ਹੀ ਵਸਤਰ ਜਿਹਾ ਚੁੱਕ ਕੇ ਪਾਸੇ ਕਰ ਦਿੱਤਾ ਹੈ ਅਤੇ ਕਿਹਾ ਵੀ ਮੈਂ ਤਾਂ ਸਤਿਗੁਰੂ ਦੇ ਘਰ ਦਾ ਸਿੱਖ ਸੇਵਕਾਂ ਦਾਸ ਹਾਂ, ਇੱਥੇ ਹੀ ਬਖਸ਼ਿਸ਼ ਹੋਈ ਹੈ, ਸਤਿਗੁਰੂ ਦੀ ਹਜ਼ੂਰੀ ਵਿੱਚ ਆਇਆ ਹੈ। ਪਰ ਇਸ ਨੂੰ ਪਤਾ ਨਹੀਂ ਸੀ ਪਹਿਲੇ ਪੰਗਤ ਪਾਸ਼ੇ ਸੰਗਤ ਹੋਰ ਕਿਸੇ ਪਹਿਰੇਦਾਰ ਨੇ ਉਹ ਡਰ ਪੈ ਗਦ ਕਰਦਿਆਂ ਹੋਇਆਂ ਕੁਝ ਕਿਹਾ ਨਹੀਂ ਹੈ ਅਤੇ ਸਤਿਗੁਰੂ ਨੇ ਮਨ ਪ੍ਰੇਰ ਦਿੱਤਾ ਹੈ। ਬੈਠਦਿਆਂ ਸਾਰ ਹੀ ਇਸਨੇ ਕਿਹਾ ਕਿ ਮਹਾਰਾਜ ਆਪ ਕਿਹੋ ਜਿਹਾ ਭੋਜਨ ਛਕਦੇ ਹੋ, ਕਿਹੜੇ ਭੋਜਨ ਵਿੱਚ ਜ਼ਿਆਦਾ ਰੁਚੀ ਰੱਖਦੇ ਹੋ, ਚਾਹ ਨਾ ਖੁਸ਼ ਹੋ ਕੇ ਕਿਹੜਾ ਛਕਦੇ ਹੋ। ਗੁਰੂ ਮਹਾਰਾਜ ਕਹਿਣ ਲੱਗੇ ਵੀ ਅੰਦਰ ਚੇਦੀ ਚਾਹ ਨਾ ਤਾਂ ਕੋਈ ਰੁਚੀ ਰਹੀ ਨਹੀਂ ਹੈ, ਉਹ ਰੁਚੀ ਤੋਂ ਵੈਰੀ ਹੈ ਚਿੱਤ ਹਮੇਸ਼ਾ, ਸਭ ਰਸ ਕਸ ਖਤਮ ਹੋਏ ਹੋਏ ਹੈ, ਹੁਣ ਤਾਂ ਲੂਣ ਤੋਂ ਵਹੀਰ ਇੱਕ ਅਸੀਂ ਘੋਗਰਾ ਛਕ ਲੈਂਦੇ, ਦਲੀਆ ਛਕ ਲੈਂਦੇ, ਉਹ ਵੀ ਥੋੜ੍ਹਾ ਅੱਠ ਪੈਰਾ। ਉਸ ਵੇਲੇ ਹੱਥ ਜੋੜ ਕੇ ਇਸਨੇ ਕਿਹਾ ਕਿ ਮਹਾਰਾਜ ਸਾ ਜਿਹੜਾ ਬਰਕਤ ਵਾਲਾ ਸੀਤ ਪ੍ਰਸ਼ਾਦ ਅੱਜ ਮੈਨੂੰ ਵੀ ਬਖਸ਼ੋ। ਵੱਲੋਂ ਸੇਵਕ ਦੋ ਥਾਲ ਲੈ ਆਇਆ ਹੈ, ਇੱਕ ਇਹਦੇ ਅੱਗੇ ਰੱਖਦਾ ਇੱਕ ਸਤਿਗੁਰੂ ਅੱਗੇ। ਜਦੋਂ ਛਕਣ ਲੱਗਿਆ ਹੈ ਗੁਰੂ ਕੇ ਲੰਗਰ ਦਾ ਜਿਹੜਾ ਕੋਈ ਸਵਾਦ ਹੈ ਉਹ ਵੱਖਰਾ ਹੀ ਹੁੰਦਾ ਹੈ। ਉਹ ਤਾਂ ਹੁਣ ਵੀ ਅਸੀਂ ਘਰੇ ਜਿੰਨੇ ਮਰਜ਼ੀ ਤੜਕੇ ਤੁੜਕੇ ਜੇ ਲਾ ਲਓ ਕਿ ਕੁਝ ਕਰ ਲਓ, ਜਿੰਨਾ ਗੁਰੂ ਕੇ ਲੰਗਰ ਦਾ ਪ੍ਰਸ਼ਾਦਾ ਅਤੇ ਹੋਰ ਦਾਲ ਸਬਜ਼ੀ ਸਵਾਦ ਹੋਵੇਗੀ ਘਰ ਦੀ ਨਹੀਂ ਹੁੰਦੀ ਹੈ। ਇਹ ਤਾਂ ਹੁਣ ਸਤਿਗੁਰੂ ਨੂੰ ਭੋਗ ਲੱਗਿਆ, ਪ੍ਰਤੱਖ ਸਤਿਗੁਰੂ ਬੈਠੇ ਉਹਨਾਂ ਦਾ ਸੀਤ ਪ੍ਰਸ਼ਾਦ ਹੈ। ਫਿਰ ਵੈਸੀ ਕਲਾ ਵਰਤੀਏ, ਪਹਿਲਾਂ ਜਦੋਂ ਛਕਿਆ ਉਹਦੇ ਵਿੱਚ ਜਿਵੇਂ ਤਰ੍ਹਾਂ ਤਰ੍ਹਾਂ ਦੇ ਮਿੱਠੇ ਭੋਜਨ ਹੁੰਦੇ ਉਹਨਾਂ ਦਾ ਸਵਾਦ ਆਇਆ ਹੈ, ਰਸ ਮਿਲਿਆ ਹੈ। ਦੂਜੇ ਵਿੱਚ ਖੱਟੇ ਜਿਵੇਂ ਰਸ ਹੁੰਦੇ ਨੇ, ਖੱਟੇ ਸਵਾਦੀ ਭੋਜਨ ਹੁੰਦੇ ਨੇ ਜਿਵੇਂ ਦਹੀਂ ਭੱਲੇ ਵਗੈਰੇ ਹੈ ਇਸ ਤਰ੍ਹਾਂ ਦਾ। ਤੀਸਰਾ ਜਿਵੇਂ ਖੱਟ ਮਿੱਠੇ ਜਿਹੇ ਹੁੰਦੇ ਨੇ, ਇਹ ਖੱਟੇ ਵੀ ਮਿੱਠੇ ਵੀ ਵਿੱਚ ਵਿਚਾਲਾ ਜਿਹਾ ਹੁੰਦੇ ਨੇ। ਫਿਰ ਇਸੇ ਤਰ੍ਹਾਂ ਚੌਥੇ ਨੰਬਰ 'ਤੇ ਜਿਹੜੇ ਲੂਣ ਵਾਲੇ ਭੋਜਨ ਹੈ ਉਹਨਾਂ ਦਾ ਇਹਨੂੰ ਸਵਾਦ ਆਇਆ ਹੈ, ਛਕਦਾ ਛਕਾਉਂਦਾ ਚੱਲ ਹੋ ਰਿਹਾ ਵੀ ਹੈ ਤਾਂ ਲੂਣ ਤੋਂ ਬਗੈਰ ਉਗਰਾ। ਇਹ ਤਾਂ ਸਾਰੇ ਰਸਾਂ ਸਾਰੇ ਸਵਾਦਾਂ ਨਾਲ ਹੀ ਭਰਿਆ ਪਿਆ ਹੈ, ਛਕ ਕੇ ਸਿਰਫ ਉੱਤੇ ਪ੍ਰਸੰਨ ਹੋ ਗਿਆ ਹੈ। ਫਿਰ ਕਹਿਣ ਲੱਗਿਆ, ਮਹਾਰਾਜ ਗੁਰੂ ਘਰ ਨੂੰ ਮੈਂ ਥੋੜ੍ਹੀ ਬਹੁਤੀ ਇੱਕ ਭੇਟਾ ਦੇਣਾ ਚਾਹੁੰਦਾ ਹਾਂ ਅਤੇ ਆਪ ਅੰਗੀਕਾਰ ਕਰ ਲਓ। ਗੁਰੂ ਮਹਾਰਾਜ ਕਹਿੰਦੇ ਵੀ ਅਸੀਂ ਤਾਂ ਕੋਈ ਪਦਾਰਥ ਲੈਂਦੇ ਨਹੀਂ ਹੈ, ਕੋਈ ਵਸਤੂ ਗ੍ਰਹਿਣ ਨਹੀਂ ਕਰਦੇ ਹੈ, ਸਿਰਫ ਗੁਰੂ ਕੇ ਲੰਗਰ ਲਈ ਰਸਤ ਪਾਉਣੇ, ਜਿੰਨਾ ਕੁ ਲੱਗ ਜਾਂਦਾ ਉਨਾ ਗ੍ਰਹਿਣ ਕਰ ਲਏ। ਪਰ ਇਹ ਵਾਰ ਵਾਰ ਕਹਿ ਰਿਹਾ ਹੈ ਕਿ ਮਹਾਰਾਜ ਲੰਗਰ ਚੱਲਦਾ, ਲੰਗਰ ਦਾ ਖਰਚ ਬਹੁਤ ਹੁੰਦਾ ਹੈ, ਇਸ ਵਾਸਤੇ ਥੋੜ੍ਹਾ ਬਹੁਤਾ ਮਹਾਰਾਜ ਤੁਸੀਂ ਹਲਾਕਾ ਲਿਖਾ ਲਓ, ਮੈਂ ਲਿਖ ਕੇ ਦੇ ਦਿੰਦਾ ਹਾਂ, ਉਹਦੀ ਆਮਦਨ ਨਾਲੇ ਮਹਾਰਾਜ ਚੱਲੀ ਚਲਾਈ ਜਿਹਾ ਕਰੇਗਾ। ਸਤਿਗੁਰੂ ਦੇ ਨਾਂ ਨਾ ਕਹਿੰਦੇ ਹੋਇਆ ਅਖੀਰੀ ਬੀਬੀ ਭਾਨੀ ਜੀ ਦੇ ਨਾਂ 'ਤੇ ਇਹਨੇ ਪਟਾ ਲਿਖਾ ਦਿੱਤਾ ਹੈ। ਕਹਿੰਦੇ ਮਹਾਰਾਜ ਇਹੋ ਜੀ ਆਪ ਜੀ ਦੀ ਧੀ ਪੁੱਤਰੀ ਹੋਏ ਜੀ ਮੇਰੀ, ਇਹ ਤੀਨੋਂ ਤਾਂ ਦੇ ਹੀ ਦੇਈਦਾ ਨਾ ਸਭ ਕੁਛ। ਇਸ ਤਰ੍ਹਾਂ ਫਿਰ ਗੁਰੂ ਮਹਾਰਾਜ ਵੀ ਜਾਣਗੇ ਵੀ ਇਹਨਾਂ ਦਾ ਹੀ ਪਰਿਵਾਰ ਵਧਣਾ ਫੁੱਲਣਾ ਹੈ, ਇਹਨਾਂ ਦੇ ਘਰ ਸਾਰਾ ਕੁਛ ਆਉਣਾ ਹੀ ਆਉਣਾ ਹੈ। ਇਸ ਇਲਾਕੇ ਵਿੱਚ ਹੀ ਸੋਹਣਾ ਹਰਿਮੰਦਰ, ਸੋਹਣਾ ਇਹ ਸਰੋਵਰ ਬਣਿਆ, ਇਸ ਕਰਕੇ ਇਹ ਚੰਗਾ ਹੈ। ਉਹ ਜਾਣ ਕੇ ਫਿਰ ਗੁਰੂ ਮਹਾਰਾਜ ਚੁੱਪ ਹੋ ਗਏ। ਫਿਰ ਸਤਿਗੁਰੂ ਤੋਂ ਇਹ ਵਿਦਿਆ ਲੈ ਕੇ ਵਾਪਸ ਪਰਤ ਗਿਆ ਹੈ। ਇਸ ਤਰ੍ਹਾਂ ਬੀਬੀ ਭਾਨੀ ਜੀ ਨੇ ਸੋਨੇ ਦੀ ਇੱਟ ਜਿਵੇਂ ਉਹ ਮਹਾਰਾਜ ਤੋਂ ਸੀ, ਅੱਜ ਅੱਗੇ ਆਉਂਦਾ ਪਰਲ ਮਿਲ ਕੇ ਸੁਣੀਏ ਜੀ। ਗੁਰਪੁਰ ਤੇ ਤ੍ਰੈ ਕੋ ਸਿੱਖ ਗ੍ਰਾਮ। ਸੰਤੋਖ ਸਿੰਘ ਜੀ ਕਹਿੰਦੇ, ਹੇ ਕਥਾ ਸੁਣ ਵਾਲੇ ਸਰੋਤਾ ਜਨੋ, ਜੋ ਗੁਰੂ ਮਹਾਰਾਜ ਜੀ ਪੁਰੀ ਹੈ ਭਾਵ ਗੋਇੰਦਵਾਲ ਸਾਹਿਬ ਹੈ, ਉਸ ਤੋਂ ਕੋਈ ਤਿੰਨ ਕੁ ਕੋਹਾਂ 'ਤੇ ਇੱਕ ਪਿੰਡ ਹੈ, ਪਿੰਡ ਦਾ ਨਾਂ ਕੀ ਅੱਗੇ ਦੱਸ ਰਹੇ ਹਨ। ਉਤੋਂ ਤਾਂ ਹੈ ਤਲਵੰਡੀ ਨਾਮ। ਉਸ ਗ੍ਰਾਮ ਦਾ ਪਿੰਡ ਦਾ ਨਾਮ ਕਹਿੰਦੇ ਤਲਵੰਡੀ ਸੀ, ਹੁਣ ਉਹ ਚੌਧਰੀਆਂ ਦੀ ਤਲਵੰਡੀ ਕਹਿੰਦੇ ਨੇ। ਹੁਣ ਵੀ ਜੇ ਸਿੱਧਾ ਅਸੀਂ ਉਹ ਗੋਇੰਦਵਾਲ ਤੋਂ ਜਾਈਏ ਤਾਂ ਤਿੰਨ ਕੁ ਕੋਹਾਂ ਦਾ ਰਸਤਾ ਜਿਹਾ ਪੈਂਦਾ ਹੈ, ਇਹ ਅੱਜ ਘਰੋਂ ਰੋਡ ਰੂਡ ਜੇ ਬਣ ਗਏ ਤਾਂ ਥੋੜ੍ਹਾ ਜਿਹਾ ਕਾਫੀ ਜ਼ਿਆਦਾ ਰਸਤਾ ਤੈਅ ਕਰਨਾ ਪੈਂਦਾ ਹੈ। ਜਦੋਂ ਇੱਧਰ ਸੁਲਤਾਨਪੁਰ ਵੱਲ ਤੋਂ ਜਾਈਏ, ਇੱਧਰ ਖਡੂਰ ਸਾਹਿਬ ਤੋਂ ਅੱਗੇ ਲੰਘੀਏ ਅਤੇ ਫਿਰ ਰੋਡ 'ਤੇ ਇੱਧਰ ਖੱਬੇ ਤਰਫੋਂ ਦੇਖੀਏ ਅਤੇ ਉੱਤੇ ਉਹ ਬੋਰਡ ਲੱਗਿਆ ਹੋਇਆ ਚੌਧਰੀਆਂ ਦੀ ਤਲਵੰਡੀ। ਇਸ ਤਰ੍ਹਾਂ ਕਹਿੰਦੇ ਤਿੰਨਕ ਕੋਹਾਂ 'ਤੇ ਜਿਹੜਾ ਇਹ ਚੌਧਰੀਆਂ ਦੀ ਤਲਵੰਡੀ ਨਾਮ ਦਾ ਨਗਰ ਹੈ ਸੀ। ਤਹਿ ਸਿੱਖ ਇੱਕ ਖੱਤਰੀ ਜਿਹ ਜਾਤ। ਇੱਥੇ ਰਹੀਏ, ਕਹਿੰਦੇ ਸਿੱਖ ਸੀ ਜਿਹਦੀ ਜਾਤੀ ਖੱਤਰੀ ਹੈ ਸੀ। ਇੱਕ ਪੱਗ ਹੋਤੋ ਚਲਤ ਲੰਗਰਾਤ। ਇਹਦਾ ਵਿਚਾਰੇ ਦਾ ਇੱਕੋ ਇੱਕ ਹੀ ਚਰਨ ਸੀ, ਦੂਸਰਾ ਜਿਹੜਾ ਕੋਈ ਚਰਨ ਹੈ ਨਹੀਂ ਸੀ, ਦੂਸਰੀ ਲੱਤ ਹੈ ਨਹੀਂ ਸੀ, ਅਤੇ ਲੰਗ ਜੀ ਮਾਰ ਕੇ ਲੰਗੜਾ ਕੇ ਚੱਲਦਾ ਹੁੰਦਾ ਸੀ। ਨਿਤ ਸ਼ਰਧਾ ਧਾਰ ਦਦ ਕੋ ਲਿਆਵਤ। ਫਿਰ ਵੀ ਬੜੀ ਸ਼ਰਧਾ ਹੈ ਮਨ ਹਿਰਦੇ ਵਿੱਚ ਧਾਰ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਵੀ ਇਹ ਲੂਣ ਤੋਂ ਬਹਿਰ ਜਿਹੜਾ ਉਹ ਗ੍ਰਹਿ ਦਲੀਆ ਉਹਦੇ ਵਿੱਚ ਪਾ ਕੇ ਛਕ ਲੈਣਗੇ। ਉਹ ਦਹੀਂ ਲਿਆਇਆ ਕਰਦਾ ਸੀ ਇਹ ਚੌਧਰੀਆਂ ਦੀ ਤਲਵੰਡੀ ਤੋਂ, ਆਪਣੇ ਨਗਰ ਤੋਂ। ਧਰਤ ਪ੍ਰੀਤ ਸਤਿਗੁਰੂ ਖੁਲਾਵਤ। ਆਪਣੇ ਮਨ ਦੇ ਵਿੱਚ ਪ੍ਰੀਤੀ ਰੱਖ ਕੇ ਸਤਿਗੁਰੂ ਨੂੰ ਇਹ ਸ਼ਿਕਾਇਆ ਕਰਦਾ ਸੀ। ਕਰਤ ਸੇਵ ਬੀਤੇ ਚਿਰ ਕਾਲ ਇਸਰਾਇਲ ਅੰਗਰੇਜ਼ ਸਿੱਖ ਦੇ ਸੇਵਾ ਕਰਦਿਆਂ ਕਾਫੀ ਸਮਾਂ ਲੰਘ ਗਿਆ ਬੀਤ ਗਿਆ। ਆਪਣਾ ਨੇਮ ਰੱਖਿਓ ਪ੍ਰਤਪਾਲ ਆਪਣਾ ਜਿਹੜਾ ਨਿਯਮ ਹੈ ਨਾ ਚੰਗੀ ਤਾਂ ਪਾਲ ਕੇ ਰੱਖਿਆ ਜਾਣੀ ਪੂਰਾ ਰੱਖਿਆ ਵੀ ਖੁੰਝਣ ਨਹੀਂ ਦੇਣਾ ਹੈ। ਜਦੋਂ ਗੁਰੂ ਕਾ ਲੰਗਰ ਮਹਾਰਾਜ ਛਕਣ ਲੱਗੇ ਦਹੀਂ ਛਕਾਉਣਾ ਹੈ ਨਾਲ ਇੱਕ ਤਾਂ ਹੁੰਦਾ ਨਾ ਵੀ ਚਲੋ ਟਾਈਮ ਜਾਂ ਬੇਟਾਈਮਾ ਜਾ ਹੋ ਜਾਣਾ ਕਿਤੇ ਕਰਤਾ ਕਿਤੇ ਨਾ ਹੋਇਆ। ਇੱਕ ਹੁੰਦਾ ਪੱਕਾ ਨੇਮ ਵੀ ਨਿਰੀ ਜਾਵੇ ਚਿੱਖੜ ਹੋਵੇ ਠੰਡ ਹੋਵੇ ਗਰਮੀ ਹੋਵੇ ਅਤੇ ਉਹ ਪੂਰਾ ਹੀ ਕਰਨਾ ਵੀ ਜੋ ਸਜੋ ਕਲੋ ਬਰਸੋ ਨਾ ਹੀ ਜਾਏ ਮਿਲਾ ਤਾਂ ਸਜਣਾ ਟੁੱਟੋ ਨਾ ਹੀ ਨੇਹ ਫਰੀ ਜੀ ਨੇ ਉਹਨੇ ਨਿਭਾਇਆ। ਵੀ ਇਸ ਤਰ੍ਹਾਂ ਕਹਿੰਦੇ ਹਮੇਸ਼ਾ ਆਪਣਾ ਜਿਹੜਾ ਨੇਮ ਇਹਨੇ ਪਾਲ ਕੇ ਰੱਖਿਆ ਜਾਣੀ ਪੂਰਾ ਪੂਰਾ ਪੱਕਾ ਨਿਯਮ ਨਸੂਰ ਰੱਖਿਆ ਹੋਇਆ ਸੀ ਵੀ ਸਤਿਗੁਰੂ ਨੂੰ ਦਹੀਂ ਛਕਾਉਣਾ ਹੀ ਛਕਾਉਣਾ ਹੈ। ਜੇ ਬਰਖਾ ਬਰਖਾ ਵਹ ਬਹੁ ਭਾਰੀ ਨੇਮ ਕੀ ਹੈ ਜੇ ਬੱਦਲ ਕਹਿੰਦੇ ਆਕਾਸ਼ ਦੇ ਵਿੱਚ ਬਹੁਤੀ ਜਿਹੜੀ ਵਰਸ਼ਾ ਹੈ ਬਰਸਾ ਦੇਵੇ ਬਹੁਤੀ ਬਾਰਿਸ਼ ਕਰ ਦੇਵੇ ਆਨਹ ਦਦ ਕੋ ਲਾਏ ਨਾ ਬਾਰੀ। ਫਿਰ ਵੀ ਕਹਿੰਦੇ ਜਿਹੜਾ ਸਿੱਖ ਹੈ ਦਹੀਂ ਲਈ ਆਉਂਦਾ ਤੇ ਦੇਰੀ ਨਹੀਂ ਲਾਉਂਦਾ ਹੈ ਉਸੇ ਤਰ੍ਹਾਂ ਹੀ ਆਉਂਦਾ ਤੁਰਿਆ। ਟੂਟੀ ਟੰਗਰੀ ਕਾਸ਼ਤ ਪਰ ਧਰ ਵਿਚਾਰੇ ਸਿੱਖ ਦੀ ਜਿਹੜੀ ਲੱਤ ਜੀ ਟੁੱਟੀ ਹੋਈ ਆ ਉਹ ਲੱਕੜ ਦੀ ਇੱਕ ਘੋੜੀ ਜੀ ਕਠੋਰੀ ਜੀ ਬਣਾਈ ਹੋਈ ਹੈ ਉਹਦੇ ਉੱਪਰ ਉਹ ਲੰਗੜੀ ਲੱਤ ਨੂੰ ਰੱਖ ਲੈਂਦਾ ਹੈ। ਸਮੇਂ ਸੀਤ ਤੇ ਲਿਆਵਤ ਕਰ ਪਰ ਕਿੰਨੇ ਠੰਡ ਦੀ ਮੌਸਮ ਹੋਵੇ ਪੋਹ ਦਾ ਮਾਘ ਦਾ ਮਹੀਨਾ ਹੋਵੇ ਫਿਰ ਵੀ ਇਹ ਆਪਣੇ ਹੱਥ ਉੱਪਰ ਦਹੀਂ ਜਾਂ ਸਤਿਕਾਰ ਨਾਲ ਰੱਖ ਕੇ ਤੇ ਲੈ ਆਉਂਦਾ ਹੈ। ਜਾਂ ਕਰ ਪਰ ਦਾ ਅਰਥ ਹੈ ਵੀ ਜ਼ਰੂਰ ਬਰ ਜ਼ਰੂਰ ਬਿਲਕੁਲ ਲੈ ਆਉਂਦਾ ਹੈ। ਇੱਕ ਦਿਨ ਦਹੀਂ ਲੀਏ ਕਰ ਚੱਲਿਓ ਇੱਕ ਦਿਨ ਦੀ ਗੱਲ ਹੈ ਕਹਿੰਦੇ ਗੁਰੂ ਮਹਾਰਾਜ ਦੇ ਛਕਣ ਵਾਸਤੇ ਸੋਹਣਾ ਜਿਹੜਾ ਦਹੀਂ ਹੈ ਲੈ ਕੇ ਚੱਲਿਆ ਹੀ ਸੀ। ਗ੍ਰਾਮ ਚੌਧਰੀ ਮੱਗ ਮਹਿ ਮਿਲਿਓ ਰਸਤੇ ਵਿੱਚ ਹੀ ਕਹਿੰਦੇ ਜਦੋਂ ਨਗਰ ਤੋਂ ਬਾਹਰ ਜਾ ਮਿਲਿਆ ਰਸਤੇ ਵਿੱਚ ਇਹਨੂੰ ਕਹਿੰਦੇ ਪਿੰਡ ਦਾ ਜਿਹੜਾ ਚੌਧਰੀ ਮਿਲ ਪਿਆ ਹੈ ਇੱਥੇ ਚੌਧਰੀ ਲਿਖਿਆ ਉਸ ਨੰਬਰਦਾਰ ਸੀ ਇਹ ਪਿੰਡ ਦਾ ਹੁਣ ਵੀ ਉੱਥੇ ਜਿਹੜੀ ਸਾਖੀ ਲਿਖੀ ਹੈ ਨੰਬਰਦਾਰ ਦੀ ਲਿਖੀ ਹੈ ਚੌਧਰੀ ਦੀ ਨਹੀਂ ਲਿਖੀ। ਭੁੱਲਣਾ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਹੈ ਉਹ ਤਾਂ ਚੌਧਰੀ ਇਸ ਕਰਕੇ ਕੋਈ ਪਿੰਡ ਦੇ ਚੌਧਰੀ ਦੇ ਨਾਂ 'ਤੇ ਨਗਰ ਵਸਿਆ ਸੀ ਜਿਸ ਕਰਕੇ ਚੌਧਰੀਆਂ ਦੀ ਤਲਵੰਡੀ ਇਹਨੂੰ ਕਹਿੰਦੇ ਹਨ। ਇਹ ਪਿੰਡ ਦਾ ਲੰਬਰਦਾਰ ਸੀ ਉਹ ਰਸਤੇ ਵਿੱਚ ਹੀ ਆ ਮਿਲਿਆ ਇਸ ਨੂੰ ਹਾਸੀ ਕਰ ਤਿੰਨ ਗਹਿਬੋ ਕੀ ਕਹਿੰਦੇ ਹਾਸੀ ਜੀ ਕਰਦਿਆਂ ਮਖੌਲ ਟਿੱਚਰ ਜਿਹਾ ਕਰਦਿਆਂ ਇਹ ਕਹਿੰਦੇ ਲੰਗੜੇ ਸਿੱਖ ਨੂੰ ਫੜ ਲਿਆ ਹੈ ਲਈ ਕਾਠ ਕੀ ਟੰਗਰੀ ਛੀਨ ਇਸ ਤਰ੍ਹਾਂ ਸਿੱਖ ਦੇ ਕੋਲ ਜਿਹੜੀ ਉਹ ਲੱਕੜ ਦੀ ਡੰਗੋਰੀ ਜੀ ਕਠੋਰੀ ਸੀ ਘੋੜੀ ਜੀ ਸੀ ਉਹ ਕਹਿੰਦੇ ਖੋ ਲਈ ਹੈ। ਕਹਿਤ ਭਇਓ ਨਿਤ ਗੁਰ ਢਿੱਗ ਜਾ ਕਰਕੇ ਸਿੱਖ ਨੂੰ ਕਹਿਣ ਲੱਗਿਆ ਵੀ ਤੂੰ ਹਮੇਸ਼ਾ ਸਤਿਗੁਰੂ ਦੇ ਕੋਲ ਜਾਣਾ ਹੈ ਪ੍ਰੇਮ ਧਾਰ ਦਦ ਸਦਾ ਖੁਲਾਵੇ ਹੈ ਪ੍ਰੇਮ ਧਾਰ ਕੇ ਤੇ ਸਤਿਗੁਰੂ ਨੂੰ ਹਮੇਸ਼ਾ ਤੂੰ ਵੀ ਦਹੀਂ ਛਕਾਉਣਾ ਹੈ ਸਾਬਤ ਡੰਗਰੀ ਕਰੀ ਨਾ ਤੋਹੇ ਵੀ ਤੇਰੇ ਸਤਿਗੁਰੂ ਨੇ ਖੁਸ਼ ਹੋ ਕੇ ਤੇਰੀ ਜਿਹੜੀ ਟੁੱਟੀ ਜੀ ਲੱਕ ਹੈ ਸਬੂਤੀ ਨੀ ਬਣੀ ਹੈ ਬਿਰਥੀ ਸ਼ਰਮ ਤੇਰੋ ਸਭ ਹੋਏ ਬਿਰਥਾ ਸ਼ਰਮ ਤੇਰੋ ਸਭ ਹੋਏ ਤੇਰਾ ਜਿਹੜਾ ਕਹਿੰਦੇ ਸ਼ਰਮ ਹੈ ਖਰਮ ਖੇਚੜ ਹੈ ਐਵੇਂ ਬਿਰਥੀ ਹੋ ਰਿਹਾ ਹੈ ਐਵੇਂ ਥਕਾਵਟ ਜੀ ਤੂੰ ਨਿਸ਼ਹਲੀ ਸਹਾਰਦਾ ਔਖਾ ਹੁੰਦਾ ਰੋਜ਼ ਜਾਂਦਾ ਹੁੰਦਾ ਆਵਤ ਜਾਤ ਚਰਨ ਲੰਗਰਾਤ ਉਧਰੋਂ ਸਤਿਗੁਰੂ ਕੋਲੋਂ ਆਉਣਾ ਹੁੰਦਾ ਉਦੋਂ ਵੀ ਆਪਣਾ ਪੈਰ ਜਾ ਲੰਘਾਉਂਦਾ ਆਉਣਾ ਹੈ ਤੂੰ ਜਦੋਂ ਇਧਰੋਂ ਨਹੀਂ ਲੈ ਕੇ ਜਾਂਦਾ ਉਦੋਂ ਵੀ ਲੰਘਾਉਂਦਾ ਜਾ ਆਉਣਾ ਹੈ ਜਾਂਦਾ ਹੈ ਬਹੁਤ ਖੇਦ ਧਰ ਪਹੁੰਚ ਹੈ ਪ੍ਰੀਤ ਲਿਆ ਕਰ ਮਾੜਾ ਮੋਟਾ ਬਹੁਤ ਖੇਦ ਧਰ ਪਹੁੰਚਹਿ ਪ੍ਰਾਤ। ਇਸ ਤਰ੍ਹਾਂ ਕਹਿੰਦੇ ਬਹੁਤਾ ਖੇਚਲ ਜਾ ਧਾਰ ਕੇ ਤੇ ਸਵੇਰੇ ਤੂੰ ਪਹੁੰਚਦਾ ਹੈ। ਇਹ ਵੀ ਕਸ਼ਟ ਨਾ ਤੇਰੋ ਖੋਵਾ। ਗੁਰੂ ਮਾਨ ਮਹਾਰਾਜ ਨੇ ਅਮੜਾ ਜਾ ਜਿਹੜਾ ਕੋ ਦੁੱਖ ਹੈ ਇਹ ਵੀ ਤੇਰਾ ਗੁਆਇਆ ਨੀ ਨਾਸ ਨੀ ਕੀਤਾ। ਕਿਆ ਅਚਰਜ ਤੁਵ ਦਿਸ਼ ਨਹਿ ਜੋਵਾ। ਮਹਾਰਾਜ ਬੜੀ ਹੈਰਾਨੀ ਵਾਲੀ ਗੱਲ ਹੈ, ਕਹਿੰਦੇ ਤੇਰੀ ਤਰਫ ਮਹਾਰਾਜ ਨੇ ਕਿਉਂ ਨੀ ਵੇਖਿਆ ਹੈ। ਮ੍ਰਿਤਕ ਨਗਰ ਕੇ ਕਿਤਕ ਜਿਵਾਏ। ਗੁਰੂ ਅਮਰਦਾਸ ਸਾਹਿਬ ਜੀ ਨੇ ਤਾਂ ਗੋਇੰਦਵਾਲ ਨਗਰ ਜਿਹੜੇ ਕੋਈ ਮਰ ਗਏ ਸਨ ਉਹ ਜੀਵਾ ਦਿੱਤੇ ਚੰਨ ਚੁਹਾ ਕੇ। ਅਜਮਤ ਜਿਨਕੀ ਜਗ ਅਜਮਾਏ। ਹਾਂ, ਜਿਹਨਾਂ ਦੀ ਜਿਹੜੀ ਸ਼ਕਤੀ ਹੈ ਸਾਰੇ ਸੰਸਾਰ ਦੇ ਵਿੱਚ ਅਜਮਾਈ ਗਈ ਹੈ, ਜਾਣੀ ਪਰਖੀ ਗਈ ਹੈ। ਕਿਆ ਦੁਰਮਤ ਤੇਰੇ ਮਹਿ ਜਾਨੀ। ਮਖੌਲ ਜਿਹਾ ਕਰਕੇ ਉਹ ਸਿੱਖ ਨੂੰ ਕਹਿੰਦਾ ਵੀ ਗੁਰੂ ਮਹਾਰਾਜ ਨੇ ਤੇਰੇ ਅੰਦਰ ਕੀ ਖੋਟੀ ਖੋਟਤਾਈ ਜੀ ਜਾਣ ਲਈ ਹੈ। ਕਿਰਪਾ ਦ੍ਰਿਸ਼ਟ ਨਹਿ ਦੇਖਣ ਠਾਨੀ। ਖੋਟੀ ਵੱਤ ਕਰਕੇ ਖੋਟਤਾਈ ਕਰਕੇ ਤੇਰੇ ਉੱਪਰ ਮਿਹਰ ਦੀ ਨਿਗਾਹ ਮਹਾਰਾਜ ਨੇ ਮੇਰ ਦੀ ਨਿਗਾਹ ਕਰਕੇ ਦੇਖਣਾ ਨੀ ਕੀਤਾ, ਝਾਕੇ ਨਹੀਂ। ਸੁਨ ਖੱਤਰੀ ਕਹਿ ਨਹਿ ਹਟਕਾ ਵਹ। ਜਿਹੜਾ ਖੱਤਰੀ ਸਿੱਖ ਹੈ ਸੁਣ ਕੇ ਨੰਬਰਤਾ ਤੋਂ ਕਹਿਣ ਲੱਗਿਆ ਵੀ ਮੈਨੂੰ ਤੂੰ ਅਟਕਾ ਨਾ ਰੋਕ ਨਾ। ਸਮੋ ਜਾਤ ਬੀਤਿਓ ਇਸ ਥਾਂ ਵਹ। ਇਸੇ ਥਾਂ ਤੇ ਐਵੇਂ ਫਜ਼ੂਲ ਜਾ ਸਮਾਂ ਲੰਘਿਆ ਜਾ ਰਿਹਾ ਬੀਤ ਰਿਹਾ ਹੈ। ਸਤਿਗੁਰ ਮੇਰੇ ਵੇ ਪਰਵਾਹੂ। ਨੰਬਰਦਾਰ ਆ ਮੇਰੇ ਜੋ ਸਤਿਗੁਰੂ ਹਨ ਉਹ ਤਾਂ ਬੇਪਰਵਾਹ ਮੌਜ ਦੇ ਮਾਲਕ ਹੈ। ਚਾਹੇ ਸੋ ਕਰ ਹੈ ਏਕ ਛਿਨ ਮਾਹੂ। ਜੋ ਚਾਹਣ ਕਹਿੰਦੇ ਕੋਈ ਸਮਾਂ ਨੀ ਲੱਗਦਾ ਇਹ ਛਿਨ ਵਿੱਚ ਹੀ ਕਰ ਸਕਦੇ। ਜਿਮ ਰਜਾਏ ਤਿਨ ਕੀ ਹਮ ਹੇ ਰਹਿ। ਅਸੀਂ ਵੀ ਸਤਿਗੁਰੂ ਦੇ ਸਿੱਖ ਹਾਂ, ਜਿਵੇਂ ਉਹਨਾਂ ਦੀ ਰਜਾ ਹੁੰਦੀ ਹੈ ਉਵੇਂ ਅਸੀਂ ਵੇਖਦੇ ਹਾਂ। ਹਰ ਖਮਾਨ ਹੋਏ ਰਹਿ ਕਨੇਰ ਹੈ। ਆਗਿਆ ਵਿੱਚ ਹੀ ਅਸੀਂ ਬਹੁਤ ਖੁਸ਼ ਆਨੰਦ ਹੋ ਰਹਿੰਦੇ। ਭਲੋ ਜੀਵ ਕੋ ਜਿਮ ਹੋਏ ਜਾਏ। ਕਿਉਂਕਿ ਜਿਵੇਂ ਜੀਵ ਦਾ ਵੀ ਚੰਗੀ ਤਰ੍ਹਾਂ ਭਲਾ ਹੋ ਜਾਵੇ। ਤਿਮ ਸਿੱਖਣ ਹਿਤ ਗੁਰੂ ਕਰਾਏ। ਸਤਿਗੁਰੂ ਆਪਣੇ ਸਿੱਖਾਂ ਵਾਸਤੇ ਹੋਏ ਜਾ ਕੁਝ ਕਰਾਉਂਦੇ ਹਨ ਕਰਦੇ ਹਨ। ਇਮ ਕਹਿ ਜਾ ਸੁਲਕਰੀ ਲੀਨੀ। ਇਸ ਤਰ੍ਹਾਂ ਸਿੱਖ ਨੇ ਵਾਰ ਵਾਰ ਨੰਬਰਦਾਰ ਤੋਂ ਜਿਹੜੀ ਘੋੜੀ ਜੀ ਕਠੋਰੀ ਜੀ ਮੰਗ ਮੰਗ ਕੇ ਅਖੀਰੀ ਲਈ ਲਈ। ਕਿਤਕ ਸਮੇਂ ਬੀਤੀ ਤਿਸ ਦੀਨੀ। ਕੁਝ ਸਮੇਂ ਤੋਂ ਬਾਅਦ ਫਿਰ ਕਹਿੰਦੇ ਅਖੀਰੀ ਉਹਨੇ ਉਸ ਘੋੜੀ ਜੀ ਕਠੋਰੀ ਜੀ ਫੜਾਈ ਦਿੱਤੀ। ਟੰਗਰੀ ਲੰਗਰੀ ਕਾਸ਼ਟ ਪਰ ਧਰ। ਟੁੱਟੀ ਜੀ ਟੰਗ ਸੀ, ਲੁੱਟੀ ਲੱਤ ਸੀ, ਉਹ ਕਹਿੰਦੇ ਲੱਕੜ ਦੀ ਘੋੜੀ ਉੱਪਰ ਕਠੋਰੀ ਉੱਪਰ ਰੱਖ ਕੇ ਮਾਰਗ ਚੱਲਿਓ ਉਤਾਇਲ ਕੋ ਕਰ। ਇੱਥੇ ਸਮਾਂ ਵੱਧ ਲੱਗ ਗਿਆ ਜਿਸ ਕਰਕੇ ਰਸਤੇ ਵਿੱਚ ਕਾਹਲੀ ਜੀ ਨੇ ਕਰਕੇ ਚੱਲਿਆ, ਤੇਜ਼ੀ ਨਾਲ ਚੱਲਿਆ। ਦੇਗ ਥਾਨ ਮਹਿ ਸਤਿਗੁਰ ਆਏ। ਇੱਧਰ ਸਤਿਗੁਰੂ ਅਮਰਦਾਸ ਸਾਹਿਬ ਜੀ ਜੋ ਲੰਗਰ ਵਾਲਾ ਸਥਾਨ ਹੈ ਉੱਥੇ ਚੱਲ ਕੇ ਆ ਗਏ ਸਨ। ਥਾਲ ਪਰੋਸ ਧਰਿਓ ਅਗਵਾਏ। ਜਿਹੜਾ ਰਸੋਈਆ ਗੁਰਸਿੱਖ ਹੈ ਭਾਈ ਜੀਵਾ ਜੀ ਸੀ ਜਿਨ੍ਹਾਂ ਦਾ ਪ੍ਰਸੰਗ ਪਿੱਛੇ ਆਇਆ ਹੈ, ਪਰੋਸ ਕੇ ਦਲੀਏ ਦਾ ਥਾਲ ਅੱਗੇ ਰੱਖ ਦਿੱਤਾ ਹੈ। ਸਗਰੀ ਸੰਗਤ ਕੇਰ ਅਗਾਰੇ। ਬਾਕੀਆਂ ਜਿੰਨੀਆਂ ਗੁਰੂ ਕੀਆਂ ਸਿੱਖ ਸੰਗਤਾਂ ਉਹਨਾਂ ਦੇ ਅੱਗੇ ਵੀ ਕਰੇ ਪਰੋਸਨ ਬਿਬਦ ਆਹਾਰੇ। ਫਿਰ ਕੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਭੋਜਨ ਬਣੇ ਸੀ ਉਹ ਥਾਲਾਂ ਵਿੱਚ ਪਰੋਸ ਦਿੱਤੇ। ਬੈਠ ਰਹੇ ਸਤਿਗੁਰ ਤਿਸ ਕਾਲ। ਗੁਰੂ ਮਹਾਰਾਜ ਅੱਗੇ ਉਹ ਦਲੀਏ ਦਾ ਥਾਲ ਪਰੋਸ ਕੇ ਰੱਖ ਦਿੱਤਾ, ਮਹਾਰਾਜ ਸ਼ੱਕ ਨਹੀਂ ਰਹੇ ਉਸੇ ਤਰ੍ਹਾਂ ਹੀ ਬੈਠ ਰਹੇ। ਮੁਖ ਮੁਖ ਮਹਿ ਗ੍ਰਾਸ ਨਾ ਪਾਏ ਰਸਾਲ। ਕਹਿੰਦੇ ਜਿਹੜਾ ਰਸ ਦਾ ਘਰ ਦਲੀਆ ਬਣਿਆ ਉਹਦੀ ਜਿਹੜੀ ਬੁਰਕੀ ਜੀ ਆਪਣੇ ਮੂੰਹ ਵਿੱਚ ਮਹਾਰਾਜ ਨੇ ਪਾਈ ਨੀ, ਦਲੀਆ ਛਕਣ ਨੀ ਲੱਗੇ ਹਨ। ਗੁਰ ਦਿਸ਼ ਪਿਖ ਕਰ ਸਗਰੀ ਸੰਗਤ। ਸਤਿਗੁਰੂ ਅਮਰਦਾਸ ਸਾਹਿਬ ਜੀ ਤਰਫ ਜਿੰਨੀ ਸੰਗਤ ਬੈਠੀ ਲੰਗਰ ਵਿੱਚ ਉਹ ਵੇਖ ਕਰਕੇ ਨਹਿ ਆਹਾਰ ਮੁਖ ਪਾਵਹਿ ਪੰਗਤ। ਜਿੰਨੀ ਪੰਗਤ ਬੈਠੀ ਹੈ ਕੋਈ ਵੀ ਮੂੰਹ ਦੇ ਵਿੱਚ ਭੋਜਨ ਨਹੀਂ ਪਾ ਰਿਹਾ, ਸਤਿਗੁਰੂ ਤੇ ਛਕੇ ਬਗੈਰ ਛਕਣ ਨਹੀਂ ਲੱਗੀ ਸੰਗਤ। ਬੂਜੇ ਬੱਲੂ ਦਾਸ ਜੋ ਹੈ, ਜਿਹੜਾ ਬੱਲੂ ਦਾਸ ਸੀ ਉਸਨੇ ਸਤਿਗੁਰੂ ਜੀ ਨੂੰ ਬੂਜੇ ਕੀ ਪੁੱਛਣਾ ਕੀਤਾ ਹੈ। ਅਚਤ ਨਹੀਂ ਪ੍ਰਭ ਕੋ ਵਿਦ ਹੈ, ਇੱਕ ਢੰਗ ਤਰੀਕਾ ਹੈ, ਸਾਲ ਅੱਗੇ ਰੱਖਿਆ ਪਿਆ, ਪ੍ਰਭੂ ਜੀ ਛਕ ਨਹੀਂ ਰਹੇ। ਬੈਠੀ ਸੰਗਤ ਤਿਆਰ ਆਹਾਰਾ, ਸੰਗਤ ਵੀ ਪੰਗਤ ਲਾ ਕੇ ਬੈਠੀ ਹੋਈ ਹੈ, ਭੋਜਨ ਤਿਆਰ ਕਰਕੇ ਅੱਗੇ ਰੱਖਿਆ ਸਭ ਦੇ। ਨਹੀਂ ਗਰਾਸ ਕਿਨ ਮੁਖ ਮੋਹ ਡਾਰਾ, ਤੁਹਾਡੇ ਵੱਲੀ ਮਹਾਰਾਜ ਦੇ ਕੇ ਕਿਸੇ ਨੇ ਵੀ ਆਪਣੇ ਮੂੰਹ ਦੇ ਵਿੱਚ ਭੋਜਨ ਨਹੀਂ ਪਾਇਆ, ਗਾਹੀ ਵਰਕੀ ਨਹੀਂ ਪਾਈ। ਸੁਣ ਬੋਲੇ ਗੁਰ ਅਚੈ ਨਾ ਤਬਲਾ, ਗੁਰਦਾਸ ਸਾਹਿਬ ਜੀ ਬੱਲੂ ਸੇਵਕ ਤੋਂ ਸੁਣ ਕੇ ਬੋਲੇ ਵੀ ਕਹਿੰਦੇ ਤਦੋਂ ਤੱਕ ਨਹੀਂ ਇਹ ਭੋਜਨ ਛਕਾਂਗੇ। ਸਿੱਖ ਪ੍ਰੇਮੀ ਨਹਿ ਪਹੁੰਚੈ ਜਬ ਲਾ, ਤੱਕ ਜਿਹੜਾ ਸਾਡਾ ਪ੍ਰੇਮੀ ਗੁਰਸਿੱਖ ਹੈ ਵੀ ਸਾਡੇ ਕੋਲ ਨੀ ਨਾ ਪਹੁੰਚ ਜਾਂਦਾ, ਉਹਨਾਂ ਚਿਰ ਨਹੀਂ ਅਸੀਂ ਛਕਣਾ। ਰੋਕਿਓ ਗ੍ਰਾਮ ਚੌਧਰੀ ਆਵਤ, ਮਹਾਰਾਜ ਕਹਿੰਦੇ ਵੀ ਸਾਡੇ ਸਿੱਖ ਨੂੰ ਜਿਹੜਾ ਦਹੀਂ ਲੈ ਕੇ ਆ ਰਿਹਾ ਪਿੰਡ ਦੇ, ਕਹਿੰਦੇ ਲੰਬਰਦਾਰ ਨੇ ਅੱਜ ਲੋਕ ਰਿਹਾ ਹੈ। ਉਪਾਲੰਬ ਜੁੱਤ ਹਾਸ ਸੁਣਾਵਤ, ਲੰਬੇ ਦੇ ਸਹਿਤ ਉਹਨੂੰ ਠੱਠੇ ਮਖੌਲ ਦੇ ਬਚਨ ਜੇ ਕਰ ਕਰ ਸੁਣਾਉਂਦਾ, ਟਿਚਰਾਂ ਕਰਦਾ ਵੀ ਗੁਰੂ ਨੇ ਤੇਰੀ ਲੱਤ ਨਹੀਂ ਠੀਕ ਕੀਤੀ। ਇਤਨੇ ਮੈਂ ਚੱਲ ਤੂਰਨ ਆਏ ਸੋ, ਗੁਰੂ ਮਹਾਰਾਜ ਬੱਲੂ ਨੂੰ ਦੱਸ ਹੀ ਰਹੇ ਸੀ ਤੇ ਇਹਨੇ ਨੂੰ ਸਿੱਖ ਜਿਹੜਾ ਦਹੀਂ ਲੈ ਕੇ ਚੱਲ ਹੀ ਆਇਆ ਹੈ। ਦਦ ਆਗੇ ਧਰ ਸੀਸ ਨਿਵਾਇਸ, ਸਤਿਗੁਰੂ ਅੱਗੇ ਬਣਾ ਸਵਾਰ ਕੇ ਦਹੀਂ ਰੱਖ ਦਿੱਤਾ ਤੇ ਨਾਲ ਹੀ ਸਿਰ ਝੁਕਾ ਦਿੱਤਾ, ਮੱਥਾ ਟੇਕਿਆ। ਲੈ ਸਤਿਗੁਰ ਨੇ ਅਚਿਓ ਆਹਾਰਾ, ਗੁਰੂ ਮਹਾਰਾਜ ਨੇ ਉਹ ਦਹੀਂ ਲੈ ਕੇ ਦਲਗੇ ਵਿੱਚ ਪਾ ਕੇ ਉਹ ਛਕ ਲਿਆ ਭੋਜਨ। ਅਪਰ ਸਰਬ ਤ੍ਰਿਪਤੇ ਸ਼ੁੱਧ ਟਾਰਾ, ਹੋਰ ਜਿੰਨੇ ਪੰਗਤ ਵਿੱਚ ਗੁਰਸਿੱਖ ਬੈਠੇ ਸੀ ਉਹਨਾਂ ਨੇ ਛਕ ਲਿਆ, ਆਪਣੀ ਭੁੱਖ ਨੂੰ ਦੂਰ ਕੀਤਾ। ਪਾਨ ਪਾਨ ਕਰ ਪਾਨ ਪਖਾਰੇ, ਕੋਈ ਜਿਹੜਾ ਪਾਨ ਕੀਏ ਪਾਣੀ ਹੈ ਜਲ ਛੱਕ ਕੇ, ਸਤਿਗੁਰੂ ਨੇ ਪਾਨ ਕੀਏ ਹੱਥ ਜਿਹੜੇ ਉਹ ਧੋ ਲਏ ਹਨ, ਪਖਾਰ ਲਏ ਧੋ ਲਏ ਹਨ। ਸਰਦਾ ਪੂਰਨ ਹੇਤ ਉਚਾਰੇ, ਜਿਹੜੇ ਗੁਰਸਿੱਖ ਦੀ ਸਰਦਾ ਕੀ ਇੱਛਾ ਹੈ ਇਹਦੀ ਪੂਰੀ ਕਰਨ ਵਾਸਤੇ ਮਹਾਰਾਜ ਨੇ ਬਚਨ ਕਿਹਾ। ਆਜ ਕਹਾਂ ਤੁਮ ਬਿਲਮ ਲਗਾਈ, ਕਹਿੰਦੇ ਵੀ ਗੁਰਸਿੱਖਾ ਅੱਜ ਕਿੱਥੇ ਤੂੰ ਇੰਨੀ ਦੇਰੀ ਲਾ ਦਿੱਤੀ। ਆਇਬ ਭੋਜਨ ਸਮੋਂ ਬਿਤਾਈ, ਕਹਿੰਦੇ ਜਦੋਂ ਸੋ ਭੋਜਨ ਛਕਣ ਦਾ ਸਮਾਂ ਲੰਘ ਰਿਹਾ ਸੀ ਫੇਰ ਤੂੰ ਬੜਾ ਦੂਰ ਪਾਸ ਆਇਆ ਹੈ। ਹੱਥ ਜੋੜ ਤਿੰਨ ਸਰਬ ਪ੍ਰਕਾਸ਼ੀ, ਸਿੱਖ ਨੇ ਹੱਥ ਜੋੜ ਕੇ ਸਾਰੀ ਗੱਲ ਪ੍ਰਗਟ ਕਰਕੇ ਕਹਿ ਦਿੱਤੀ। ਕਰੀ ਪੰਚ ਨੇ ਮੋਹ ਸੰਗ ਹਾਸੀ, ਜਿਹੜਾ ਪਿੰਡ ਦਾ ਪੈਂਚ ਹੈ ਲੰਬਰਦਾਰ ਉਹਨੇ ਮੇਰੇ ਨਾਲ ਹਾਸੀ ਜੀ ਕੀਤੀ, ਟਿੱਚਰ ਜੀ ਕੀਤੀ। ਗੁਰ ਜੇ ਸਮਰੱਥ ਸੇਵਕ ਮਾਈ, ਕਹਿੰਦੇ ਵੀ ਜਿਹੜੇ ਤੂੰ ਸਤਿਗੁਰੂ ਸਮਰੱਥ ਹੈ ਉਹਨਾਂ ਦੀ ਸੇਵਾ ਕਮਾਈ ਹੈ। ਟੰਗਰੀ ਲੰਗਰੀ ਕਿਉਂ ਨਾ ਬਣਾਈ, ਮਹਾਰਾਜ ਮਖੌਲ ਜੇ ਕਰਕੇ ਕਹਿੰਦਾ ਸੀ ਵੀ ਜਿਹੜੇ ਸਮਰੱਥ ਗੁਰੂ ਉਹਨੇ ਤੇਰੀ ਲੰਗੜੀ ਜੀ ਲੱਤ ਟੁੱਟੀ ਜੀ ਲੱਤ ਕਿਉਂ ਨੀ ਬਣਾਈ। ਆਵਤ ਜਾਤ ਬਾਜ ਸ਼ਰਮ ਕਰਿਓ, ਕਹਿੰਦੇ ਤੂੰ ਆਉਂਦਿਆਂ ਜਾਂਦਿਆਂ ਹੈ ਰਸਤੇ ਵਿੱਚ ਮੈਂ ਵਾਧੂ ਜਾ ਕੇ ਚਿੜਕਚ ਕੀਤੀ, ਇਸ ਕਿਉਂ ਸਕਾਵਟ ਕੀ ਸਹਾਰ ਰਿਹਾ। ਦੁਤੀਏ ਪੈਰ ਜੇ ਨਾਹਿਨ ਸੁਧਾਰਿਓ, ਸਤਿਗੁਰੂ ਨੇ ਤੇਰਾ ਦੂਸਰਾ ਪੈਰ ਨੀ ਠੀਕ ਕੀਤਾ, ਦੂਸਰੀ ਲੱਤ ਨੀ ਬਣਾਈ, ਫਿਰ ਤਾਂ ਤੇਰਾ ਰੋਜ਼ ਦਾ ਆਉਣ ਜਾਣਾ ਰਸਤੇ ਵਿੱਚ ਐਵੇਂ ਵਿਅਰ ਸੀ, ਐਵੇਂ ਤੂੰ ਖਿਚੜੀ ਸਹਾਰ ਰਿਹਾ, ਕਸ਼ਟ ਹੀ ਸਹਾਰ ਰਿਹਾ। ਕਾਸ਼ਟ ਕੀ ਟੰਗਰੀ ਮਮ ਛੀਨੀ, ਇਸ ਤਰ੍ਹਾਂ ਮਾਰਾ ਮਖੌਲ ਜਿਹਾ ਕਰਦਿਆਂ ਮੇਰੀ ਉਹ ਜਿਹੜੀ ਲੱਕੜ ਦੀ ਘੋੜੀ ਜੀ ਕਠੋਰੀ ਜੀ ਉਹਨੇ ਕਹਿੰਦੇ ਲੰਬਰਦਾਰ ਨੇ ਖੋ ਲਈ। ਕਿਤਕ ਦੇਰ ਕਰ ਮੁਝ ਕੋ ਦੀਨੀ, ਕਾਫੀ ਦੇਰੀ ਜੀ ਕਰਕੇ ਕਾਫੀ ਸਮਾਂ ਜਿਹਾ ਲੰਘਾ ਕੇ ਫਿਰ ਕਿਤੇ ਮੈਨੂੰ ਇਹ ਦਿੱਤੀ ਲੱਕੜੀ ਜੀ। ਇਸ ਬਿਧ ਬਿਲਮ ਲੱਗੀ ਮੁਝ ਆਵਤ, ਇਸ ਆਦਰਾ ਮਾਰਾ ਮੈਨੂੰ ਆਉਂਦਿਆਂ ਕੁਝ ਦੇਰੀ ਜ਼ਿਆਦਾ ਲੱਗ ਗਈ। ਜਬ ਤਿੰਨ ਦਈ ਆਨ ਉਤ ਲਾਇਵ, ਨੰਬਰਦਾਰ ਨੇ ਮਾਰਾ ਮੇਰੀ ਘੋੜੀ ਦੀ ਕਠੋਰੀ ਜੀ ਦੇ ਦਿੱਤੀ, ਮੈਂ ਉਹਦੇ ਤੇਜ਼ੀ ਨਾਲ ਆ ਗਿਆ ਹਜ਼ੂਰੀ ਵਿੱਚ। ਸੁਣ ਕੇ ਗੁਰ ਸਭ ਵਿਖੇ ਅਲਾਈ, ਇਸ ਤਰ੍ਹਾਂ ਗੁਰਸਿੱਖ ਤੋਂ ਸੁਣ ਕੇ ਸਤਿਗੁਰਾਂ ਨੇ ਸਾਰਿਆਂ ਵਿੱਚ ਇਹ ਗੱਲ ਜੀ ਸੁਣਾ ਕੇ ਆਖੀ। ਬਾਤ ਨਹੀਂ ਹਮਰੇ ਚਿੱਤ ਆਈ, ਨੰਬਰਦਾਰ ਨੇ ਤਾਂ ਗੱਲ ਤਾਂ ਬੜੀ ਠੀਕ ਹੀ ਆਖੀ ਹੈ, ਵੀ ਇਹ ਸਾਡੇ ਤਾਂ ਗੱਲ ਚੇਤੇ ਹੀ ਨਹੀਂ ਆਈ ਹੈ। ਸ਼ਾਹ ਹੁਸੈਨ ਪਾਸ ਅਬ ਜਾਓ, ਵੇ ਤੂੰ ਸੇਵਾ ਕਰਦਾ ਹੋਵੇ ਇੱਥੇ ਮਰੇ ਜਿਉਂਦੇ ਹੋ ਸਕਦੇ, ਲੱਕ ਲੱਤ ਕਿਉਂ ਨਹੀਂ ਬਣਾਈ ਜਾ ਸਕਦੀ। ਕਹਿੰਦੇ ਵੀ ਬਾਹਰ ਬਾਹਰ ਇੱਕ ਸ਼ਾਹ ਹੁਸੈਨ ਫਕੀਰ ਰਹਿੰਦਾ ਹੈ, ਉਹ ਸਤਿਗੁਰੂ ਦੇ ਘਰ ਦਾ ਸਿੱਖ ਹੈ, ਉਹਦੇ ਕੋਲ ਤੂੰ ਚਲਾ ਜਾ। ਤਿਸ ਤੇ ਨਿਜ ਟੰਗਰੀ ਸੁਧਰਾਵ, ਉਹਦੇ ਕੋਲ ਨਾ ਬੇਨਤੀ ਕਰਕੇ ਆਪਣੀ ਜਿਹੜੀ ਟੁੱਟੀ ਜੀ ਲੱਤ ਸੁਧਾਰ ਲਾ, ਤੂੰ ਠੀਕ ਕਰਾ ਲਾ, ਸਬੂਤੀ ਕਰਾ ਲੈ। ਜਬ ਤੂੰ ਮਿਲ ਹੈ ਜਾਏ ਧਾਰ ਪਾਓ, ਇਹ ਸਿੱਖਾ ਜਦੋਂ ਤੂੰ ਬੜਾ ਪ੍ਰੇਮ ਧਾਰ ਕੇ ਉਹ ਸ਼ਾਹ ਹੁਸੈਨ ਫਕੀਰ ਨੂੰ ਮਿਲੇਗਾ। ਪਹਿ ਟੰਗਰੀ ਬਿਲਮ ਨਾ ਕਾਓ, ਕਹਿੰਦੇ ਦੇਰੀ ਨੀ ਹੋਵੇਗੀ ਜਾਂਦਿਆਂ ਸਾਰੀ, ਤੂੰ ਕਹਿੰਦੇ ਜਿਹੜੀ ਲੱਤ ਜੀ ਪਾ ਲਏਗਾ ਲੱਤ ਸਾਬਤ ਹੋ ਜਾਏਗੀ। ਮਾਨ ਬਚਨ ਗੁਰ ਕੋ ਤਬ ਗਯੋ, ਆਏ ਜਿਹੜਾ ਲੰਗੜਾ ਜਾ ਸਿੱਖ ਹੈ ਸਤਿਗੁਰੂ ਦੇ ਬਚਨਾਂ ਨੂੰ ਮੰਨ ਕੇ ਫਿਰ ਸ਼ਾਹ ਹੁਸੈਨ ਫਕੀਰ ਵੱਲ ਨੂੰ ਚੱਲਿਆ ਹੈ। ਸ਼ਾਹ ਹੁਸੈਨ ਨਿਕਟ ਜਾ ਪਾਇਓ, ਉਹ ਕਹਿੰਦੇ ਸ਼ਾਹ ਹੁਸੈਨ ਦੇ ਨੇੜੇ ਜਾ ਹੋਇਆ। ਇਸ ਪ੍ਰਕਾਰ ਤੇ ਹੁਤੋ ਸੁਭਾਓ, ਉਹ ਜਿਹੜਾ ਸ਼ਾਹ ਹੁਸੈਨ ਦਾ ਜਿਹੜਾ ਸੁਭਾਅ ਕਹਿੰਦੇ ਇਸ ਤਰ੍ਹਾਂ ਦਾ ਹੈ ਸੀ, ਨਿਕਟ ਜੋ ਆਵੇ ਮਾਰ ਭਗਾਓ, ਜਿਹੜਾ ਵੀ ਉਹਦੇ ਨੇੜੇ ਕੋਈ ਆ ਜਾਂਦਾ ਸੀ ਬਸ ਸੋਟਾ ਜਾ ਮਾਰ ਕੇ ਭਜਾ ਦਿੰਦਾ ਹੈ ਸੀ। ਗੁਰ ਆਗਿਆ ਤੇ ਸਿੱਖ ਜਪ ਗਯੋ, ਇਹ ਤਾਂ ਹੁਣ ਗੁਰੂ ਅਮਰਦਾਸ ਦੀ ਆਗਿਆ ਕਰਕੇ ਜਦੋਂ ਇਹ ਲੰਗੜਾ ਜਾ ਸਿੱਖ ਗਿਆ ਸ਼ਾਹ ਹੁਸੈਨ ਫਕੀਰ ਕੋਲ, ਇਸ ਕੋ ਨਹੀਂ ਹਤਨ ਕਿਛ ਕੀਓ, ਚੰਗਾ ਹੁਣ ਅਨੁਭਵੀ ਸੀ ਇਹਦੇ ਆਤਮਵਾਦੀ ਸੀ, ਇਹਨੂੰ ਕੁਝ ਨੀ ਕਿਹਾ, ਇਹਨੂੰ ਨੀ ਮਾਰਿਆ, ਇਹਨੂੰ ਨੀ ਕੋਈ ਸੋਟਾ ਸੁੱਟਿਆ। ਬੂਜਤ ਭਾਇਓ ਕਹਾਂ ਤੇ ਆਇਸ, ਪ੍ਰੇਮ ਨਾਲ ਪੁੱਛਣ ਲੱਗਿਆ ਵੀ ਸਿੱਖਾ ਤੂੰ ਕਿੱਥੋਂ ਚੱਲ ਕੇ ਕਿਵੇਂ ਆਇਆ। ਸੀਸ ਨਿਵਾਏ ਤਿੰਨ ਸਕਲ ਸੁਣਾਇਸ, ਗੁਰਸਿੱਖ ਲੰਗੜੇ ਨੇ ਸਿਰ ਨਵਾ ਕੇ ਤੇ ਸਾਰੀ ਗੱਲ ਜੀ ਸੁਣਾ ਦਿੱਤੀ ਹੈ, ਵੀ ਮੈਂ ਤਾਂ ਲੱਤ ਬਣਵਾਉਣ ਆਇਆ, ਸਤਿਗੁਰੂ ਨੇ ਮੈਨੂੰ ਤੇਰੇ ਕੋਲ ਭੇਜਿਆ। ਹੱਥ ਬੰਦ ਹੋਏ ਸਨਮੁਖ ਬੈਠਿਓ, ਹੱਥ ਜੋੜ ਕੇ ਸਿੱਖ ਸਾਹਮਣੇ ਜੇ ਹੋ ਕੇ ਬਹਿ ਗਿਆ ਵੀ ਦੇਖ ਹੁਸੈਨ ਸਾਹ ਤਬ ਐਂਠਿਓ, ਸਵੇਰੇ ਜਿਹੜਾ ਹੁਸੈਨ ਸਾਹ ਨਾ ਵੇਖ ਕੇ ਕਹਿੰਦੇ ਉਹ ਘਬਰਾਇਆ ਆਕੜਿਆ ਜਿਹਾ ਹੈ। ਹੱਥ ਕੈ ਕੁਤਕਾ ਝਿਰਕ ਉਠਾਇਵ, ਭੁਲਾ ਦੇ ਕੇ ਕਹਿੰਦੇ ਸੋਟਾ ਜਾ ਮਾਰ ਕੇ ਝਿਰਕ ਕੇ ਕਹਿੰਦੇ ਹਟਾਇਆ ਇਹਨੂੰ, ਡਰ ਕਰ ਭਾਗ ਚੱਲਿਓ ਉਤ ਲਾਇਵ, ਬਲਦਾ ਬਲਦਾ ਸੋਟਾ ਜਾ ਸੀ ਚੁਆਤਾ ਜਾ ਸੀ, ਡਰ ਕਰਕੇ ਸਿੱਖ ਕਹਿੰਦੇ ਭੱਜ ਚੱਲਿਆ ਹੈ। ਰਿਸ਼ਟ ਫੇਰ ਜਬ ਭਾਜਤ ਪਾਇਓ, ਆ ਜਦੋਂ ਸ਼ਾਹ ਹੁਸੈਨ ਵਾਲੀ ਪਿੱਠ ਜੀ ਕਰਕੇ ਨਾ ਤੇ ਭੱਜ ਚੱਲਿਆ ਇਹ ਲੰਗੜਾ ਸਿੱਖ, ਚਰਨ ਦੂਸਰੋ ਤਸ ਬਣ ਗਯੋ, ਉਸੇ ਵੇਲੇ ਕਹਿੰਦੇ ਜਿਹੜਾ ਦੂਸਰਾ ਚਰਨ ਸੀ ਉਸੇ ਤਰ੍ਹਾਂ ਪਹਿਲੇ ਵਰਗਾ ਬਣ ਗਿਆ ਹੈ। ਅਚਰਜ ਹੋਇ ਕਰ ਹਟਿਓ ਪਿਛਾਰੀ, ਅਚਰਜਾ ਹੋ ਕਰਕੇ ਨਾ ਇਹ ਸਿੱਖ ਫਿਰ ਪਿੱਛੇ ਨੂੰ ਮੁੜਿਆ, ਸਹਿਸਾਨ ਵੱਲ ਨੂੰ ਮੁਲਿਆ, ਗਾਹੇ ਚਰਨ ਪਰ ਰਹਿਓ ਅਗਾਰੀ, ਇਸ ਤਰ੍ਹਾਂ ਕਹਿੰਦੇ ਸ਼ਾਹ ਹੁਸੈਨ ਦੇ ਚਰਨ ਫੜ ਲਏ ਉਹਦੇ ਅੱਗੇ ਪੈ ਰਿਹਾ ਹੈ। ਮੁਝ ਲੰਗਰੇ ਕੀ ਟਾਂਗ ਬਣਾਈ, ਸ਼ਾਹ ਹੁਸੈਨ ਫਕੀਰ ਜੀ ਮੇਰੇ ਲੰਗਰੇ ਦੀ ਤੁਸੀਂ ਅੱਜ ਲੱਤ ਝੱਟ ਬਣਾ ਦਿੱਤੀ ਹੈ, ਆਪ ਕੀ ਅਦਕ ਬੜਾਈ, ਆਪ ਜੀ ਦੀ ਬਹੁਤ ਵੱਡੀ ਵਡਿਆਈ ਬੜੀ ਮਹਿਮਾ ਹੈ। ਸ਼ਾਹ ਹੁਸੈਨ ਬੈਨ ਤਬ ਕਹੇ, ਉਸ ਵੇਲੇ ਸਿੱਖ ਤੋਂ ਸੁਣ ਕੇ ਜਿਹੜਾ ਸ਼ਾਹ ਹੁਸੈਨ ਫਕੀਰ ਹੈ ਬਚਨ ਕਹਿੰਦਾ, ਕਰਨ ਕਰਾਵਨ ਔਰੇ ਅਹੇ, ਸਿੱਖਾ ਤੂੰ ਤਾਂ ਭੁਲੇਖੇ ਵਾਸ਼ ਹੈ, ਕਰਨ ਕਰਾਉਣ ਵਾਲੇ ਤਾਂ ਹੋਰ ਹੀ ਹਨ। ਸ੍ਰੀ ਗੁਰ ਅਮਰਦਾਸ ਸਭ ਸਵਾਮੀ, ਉਹ ਤਾਂ ਸਤਿਗੁਰੂ ਅਮਰਦਾਸ ਸਾਹਿਬ ਜੀ ਹੈ ਸਭ ਫਕੀਰਾਂ ਫਕੀਰਾਂ ਦੇ ਸਵਾਮੀ। ਕਰ ਹੈ ਆਪ ਹਮ ਦੇ ਬਦਨਾਮੀ। ਕਹਿੰਦੇ ਕਰਦੇ ਕਰਾਉਂਦੇ ਤਾਂ ਸਭ ਕੁਝ ਆਪ ਹੀ, ਤੇ ਸਾਡੇ ਵਰਗਿਆਂ ਨੂੰ ਐਵੇਂ ਬਦਨਾਮੀ ਦਿੰਦੇ, ਸਾਡੀ ਐਵੇਂ ਮੁਕਤੀ ਵਡਿਆਈ ਕਰਾਉਂਦੇ। ਅਬ ਗਮਨੋ ਰਹੀਏ ਤੇ ਸ਼ਰਨੀ। ਇਸ ਕਰਕੇ ਹੁਣ ਕਹਿੰਦੇ ਮਹਾਰਾਜ ਨੇ ਉਹ ਲੱਤ ਜੀ ਮੇਰੇ ਰਾਹੀਂ ਬਣਾ ਦਿੱਤੀ ਕਰੀ ਉਹਨਾਂ ਨੇ, ਤੇ ਮੇਰੀ ਵਡਿਆਈ ਕਰਾਉਂਦੇ ਉਹਨਾਂ ਦੀ ਸ਼ਰਨ ਵਿੱਚ ਤੁਰਿਆ। ਹਮ ਦਿਸ਼ਤੇ ਕਹ ਪਰਨੋ ਚਰਨੀ। ਮੇਰੀ ਤਰਫ ਜਾ ਕੇ ਕਹਿ ਦੇਣਾ ਕਿ ਮਹਾਰਾਜ ਸਾਹਿਬ ਸਨ ਤੁਹਾਡੇ ਚਰਨੀ ਪੈ ਰਿਹਾ, ਤੁਹਾਨੂੰ ਮੱਥਾ ਟੇਕ ਰਿਹਾ, ਪ੍ਰਵਾਨ ਕਰੋ। ਸਤਿਗੁਰ ਪਰ ਹੀ ਧਰੋ ਭਰੋਸਾ। ਗੁਰੂ ਕੇ ਸਿੱਖ ਗੁਰੂ ਅਮਰਦਾਸ ਉੱਪਰ ਹੀ ਤੂੰ ਭਰੋਸਾ ਰੱਖਣਾ ਹੈ। ਹਮ ਸਮਦਾਸ ਅਨੇਕ ਅਦੋਸ਼ਾ। ਇੱਕ ਮੈਂ ਨਹੀਂ ਹੈ, ਮੇਰੇ ਵਰਗੇ ਕਹਿੰਦੇ ਅਨੇਕਾਂ ਉਹਨਾਂ ਦੇ ਦਾਸ ਸੇਵਕ ਹੈਗੇ। ਪਿਖ ਚਰਿੱਤਰ ਸਭ ਹੀ ਬਿਸਮਾਏ। ਉਹ ਲੰਗੜੇ ਜੇ ਸਿੱਖ ਦੀ ਲੱਤ ਜੀ ਬਣ ਗਈ, ਐਸਾ ਕੌਤਕ ਦਾ ਦੇਖ ਕੇ ਸਾਰੇ ਸਿੱਖੀ ਚਰਜ ਹੋ ਗਏ ਹੈ। ਅਚਰਜ ਗਤ ਕੁਛ ਲਖੀ ਨਾ ਜਾਏ। ਕਹਿੰਦੇ ਵੀ ਅਚਰਜ ਹੀ ਹੈ, ਰੀਤੀ ਮਰਿਆਦਾ ਕੋਈ ਜਾਣੀ ਨਹੀਂ ਜਾਂਦੀ ਹੈ, ਵੀ ਬਣਾਉਂਦੇ ਸਤਿਗੁਰੂ ਅਤੇ ਭੇਜਦੇ ਸਾਹਿਬ ਸੈਨ ਕੋਲ। ਜਬ ਖੱਤਰੀ ਆਇਓ ਚੱਲ ਪਾਸ। ਜਦੋਂ ਜਿਹੜਾ ਖੱਤਰੀ ਸਿੱਖ ਹੈ ਲੱਕ ਜੀ ਠੀਕ ਕਰਾ ਕੇ, ਸਰੋਤੀ ਜੀ ਕਰਾ ਕੇ ਸਤਿਗੁਰੂ ਕੋਲ ਚੱਲ ਕੇ ਆਇਆ। ਵਿਕਸੇ ਸਤਿਗੁਰ ਕਿਰਪਾ ਆਵਾਸ। ਕਿਰਪਾ ਦੇ ਘਰ ਹੈ ਸਤਿਗੁਰੂ, ਬਹੁਤ ਖਿੜ ਖੜਾ ਕੇ ਹੱਸੇ। ਮਹਾਰਾਜ ਸੇਵਾ ਫਲ ਦਾਤਾ। ਇਹ ਕਹਿਣ ਲੱਗਿਆ ਹੈ ਗੁਰੂ ਮਹਾਰਾਜ ਸੇਵਾ ਦੇ ਫਲ ਦੇ ਦਾਤੇ ਦੇਣ ਵਾਲੇ। ਸਿੱਖ ਵਤਸਲ ਤੇ ਆਤਮ ਗਿਆਤਾ। ਸਿੱਖਾਂ ਦੇ ਪਿਆਰੇ, ਆਤਮਾ ਦੀ ਸਮਝ ਬਖਸ਼ਣ ਵਾਲੇ। ਜਹ ਕਹਿ ਪੂਰਨ ਕੀਰਤ ਹੋਈ। ਕਿੱਥੇ ਗੁਰੂ ਅਮਰਦਾਸ ਸਾਹਿਬ ਦੀ ਜਿਹੜੀ ਕੀਰਤੀ ਮਹਿਮਾ ਪਰਿਪੂਰਨ ਹੋ ਗਈ, ਫੈਲ ਗਈ। ਪੀਰ ਫਕੀਰ ਪਿਖ ਹੈ ਸਭ ਕੋਈ। ਭਾਵੇਂ ਪੀਰ ਹੈ ਭਾਵੇਂ ਕੋਈ ਫਕੀਰ ਹੈ, ਸਭ ਕੋਈ ਆ ਕੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਦਾ ਤੱਕਦਾ ਹੈ। ਸੰਤ ਸਾਧ ਬੈਰਾਗੀ ਜਤੀ। ਇੰਨੇ ਸੰਤ ਸਾਧੂ ਹਨ, ਬੈਰਾਗੀ ਹਨ, ਹੋਰ ਜਤੀ ਹਨ। ਦਰਸਹਿ ਸਤਿਗੁਰ ਕੋ ਸੁਭ ਮਤੀ। ਜਿੰਨੇ ਚੰਗੀ ਅਕਲ ਵਧ ਵਾਲੇ ਹੈ ਸਭ ਆ ਕੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਦੇ। ਇੱਕ ਦਿਨ ਸੰਗਤ ਸਤਿਗੁਰ ਪਾਸ। ਇੱਕ ਦਿਨ ਦੀ ਗੱਲ ਹੈ, ਸਤਿਗੁਰੂ ਜੀ ਨੇ ਸੰਗਤ ਦੇ ਪਾਸ ਬੈਠੀ ਹੁਤੀ ਬ੍ਰਿੰਦ ਚਾਹ ਪਾਸ। ਸਤਿਗੁਰੂ ਦੇ ਪਾਸ ਕਹਿੰਦੇ ਚਾਰ ਸਪੇਰੇ ਸੰਗਤ ਬਹੁਤ ਗਿਣਤੀ ਵਿੱਚ ਬੈਠੀ ਹੋਈ ਸੀ। ਬੁੱਢੇ ਆਦਿਕ ਸਿੱਖ ਜੋ ਸਿਆਣੇ। ਬਾਬਾ ਬੁੱਢਾ ਸਾਹਿਬ ਤੋਂ ਆ ਲੈ ਕੇ ਹੋਰ ਸਿਆਣੇ ਸਿਆਣੇ ਗੁਰਸਿੱਖ ਵੀ ਹਜ਼ੂਰੀ ਵਿੱਚ ਬੈਠੇ ਸਨ। ਹਿਤ ਬੂਜਨ ਕੇ ਬੈਨ ਬਖਾਨੇ। ਗੁਰੂ ਅਮਰਦਾਸ ਸਾਹਿਬ ਜੀ ਤੋਂ ਗੁਰਮਤ ਪੁੱਛਣ ਵਾਸਤੇ ਬਚਨ ਕਹੇ। ਸਿੱਖ ਕੀ ਸਿੱਖੀ ਕੀ ਰਹਿਣੀ ਜਿਸ ਢਾਲ। ਸਿੱਖੀ ਕੀ ਰਹਿਣੀ ਜਿਸ ਢਾਲ। ਇਹ ਸਤਿਗੁਰੂ ਸਾਹਿਬ ਜੀ ਜਿਵੇਂ ਗੁਰੂ ਨਾਨਕ ਦੀ ਸਿੱਖੀ ਦੀ ਰਹਿਣੀ ਹੈ, ਜਿਸ ਤਰ੍ਹਾਂ ਉਹਦੀ ਢਾਲ ਹੈ, ਰੀਤੀ ਹੈ, ਮਰਿਆਦਾ ਹੈ, ਤਰੀਕਾ ਹੈ। ਸ੍ਰੀ ਮੁਖ ਤੇ ਅਬ ਕਹੋ ਕਿਰਪਾਲ। ਹਮਾਰਾ ਰਹਿਣੀ ਦਾ ਜਿਹੜਾ ਤਰੀਕਾ ਹੈ ਨਾ, ਢੰਗ ਵਾਂਗ ਹੈ, ਉਹ ਆਪ ਆਪਣੇ ਮੁਖੋਂ ਕਹੋ ਜੀ। ਜਿਸ ਮੈਂ ਸਿੱਖ ਵਰਤਾ ਗਤ ਲਹਿ। ਜਿਸ ਮਹਾਰਾ ਸਿੱਖੀ ਦੀ ਰਹਿਣੀ ਵਿੱਚ ਸਿੱਖ ਵਰਤਦਾ ਰਹੇ ਤੇ ਮੁਕਤੀ ਪ੍ਰਾਪਤ ਕਰ ਲਏ। ਭਉ ਜਲ ਵਿਖੈ ਬਹੁਰ ਨਹਿਨ ਬਹੈ। ਜਿਸ ਕਰਕੇ ਭਉ ਜਲ ਜਿਹਦੇ ਵਿੱਚ ਭੈ ਰੂਪੀ ਡਰ ਰੂਪੀ ਜਲ ਆ, ਉਹ ਸੰਸਾਰ ਹੀ ਇਹਦੇ ਵਿੱਚ ਨਾ ਕਹਿੰਦੇ ਰੁੜੇ, ਸੰਸਾਰ ਵਿੱਚ ਜੰਮਦਾ ਮਰਦਾ ਨਾ ਫਿਰੇ। ਸੁਣ ਸੱਸ ਮੁਖ ਤੇ ਸੁਦਾ ਸਮਾਨੀ। ਗੁਰੂ ਮਹਾਰਾਜ ਨੇ ਕਹਿੰਦੇ ਅੰਮ੍ਰਿਤ ਵਰਗੇ ਮੁਖ ਤੋਂ, ਇਹ ਅੰਮ੍ਰਿਤ ਦੇ ਚੰਦਰਮਾ ਵਰਗੇ ਮੁਖ ਤੋਂ ਅੰਮ੍ਰਿਤ ਵਰਗੀ ਜਿਹੜੀ ਬਾਣੀ ਹੈ, ਸਤਿਗੁਰ ਕਰਨਾ ਕਰੀ ਬਖਾਨੀ। ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਤੋਂ ਸੁਣ ਕੇ ਚੰਦਰਮਾ ਵਰਗੇ ਮੁਖ ਤੋਂ ਅੰਮ੍ਰਿਤ ਦੇ ਸਮਾਨ ਸਤਿਗੁਰੂ ਨੇ ਇਸ ਤਰ੍ਹਾਂ ਕਹਿੰਦੇ ਬਚਨ ਬਾਣੀ ਕਹੇ। ਗੁਰੂ ਬਾਕ ਦ੍ਰਿੜ ਜਿਨ ਕਰ ਮਾਨੇ। ਮਹਾਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਇਹਨੇ ਪੱਕੀ ਤਰ੍ਹਾਂ ਕਰਕੇ ਮੰਨ ਲਿਆ, ਭਰੋਸੇ ਨਾਲ ਮੰਨ ਲਿਆ। ਸੋ ਮਮ ਪਿਆਰੋ ਸਿੱਖੇ ਮਹਾਨੇ, ਉਹ ਜਿਹੜਾ ਮਹਾਨ ਸਿੱਖ ਹੈ ਸਾਨੂੰ ਮਹਾਨ ਹੀ ਪਿਆਰਾ ਹੈ। ਜਾਗਹਿ ਜਾਮ ਜਾਮਨੀ ਰਹੇ, ਲੈ ਬਾਬਾ ਬੁੱਢਾ ਸਿੱਖ ਸਿੱਖੀ ਦੇ ਸਿੱਖ ਦੀ ਰਹਿਣੀ ਦੱਸਦੇ ਆ ਵੀ ਜਿਹੜਾ ਗੁਰੂ ਕਾ ਸਿੱਖ ਹੈ ਕਹਿੰਦੇ ਪਹਿਰ ਰਾਤ ਜਾਗਿਆ ਰਹਿੰਦਿਆਂ ਹੋਇਆ ਜਾਗਣਾ ਕਰੇ। ਮੱਜਨ ਕਰ ਇਕਾਂਤ ਹੋਏ ਬਾਹੇ, ਇਸ ਤਰ੍ਹਾਂ ਇਸ਼ਨਾਨ ਕਰਕੇ ਫਿਰ ਇਕਾਂਤ ਹੋ ਕੇ ਇਕੱਲਾ ਹੋ ਕੇ ਵੱਖਰਾ ਹੋ ਕੇ ਜੇ ਬੈਠ ਜਾਵੇ। ਮੋਰ ਸਰੂਪ ਹਿਰਦੇ ਮੋਹ ਧਾਰੇ, ਸਾਡਾ ਜਿਹੜਾ ਸੱਚ ਅਨੰਦ ਸਰੂਪ ਹੈ ਉਹਦਾ ਹਿਰਦੇ ਵਿੱਚ ਧਿਆਨ ਧਾਰੇ। ਗੁਰਬਾਣੀ ਕੋ ਹਿਰਦੇ ਵਿਚਾਰੇ, ਹਾਂ ਜਿਹੜੀ ਗੁਰੂ ਨਾਨਕ ਦੀ ਪਵਿੱਤਰ ਬਾਣੀ ਉਹਦਾ ਹਿਰਦੇ ਵਿੱਚ ਵਿਚਾਰ ਕਰੇ ਵੀ ਸਤਿਗੁਰੂ ਦੀ ਬਾਣੀ ਕੀ ਕਹਿ ਰਹੀ ਤੇ ਮੈਂ ਕੀ ਕਰੀ ਜਾ ਰਿਹਾ। ਮਮ ਦ੍ਰਿੜ ਕਰਕੇ ਸੁਰਤ ਟਿਕਾਵੇ, ਮੈਨੂੰ ਐਨ ਪੱਕਾ ਮੌਜੂਦ ਕਰਕੇ ਜਾਣੀ ਕੰਟਰੋਲ ਕਰਕੇ ਆਪਣੀ ਜਿਹੜੀ ਸੁਰਤ ਬਿਰਤੀ ਹੈ ਉਹਨੂੰ ਟਿਕਾ ਲਵੇ। ਪ੍ਰਾਤ ਹੋਤ ਲਓ ਨਾਮ ਅਲਾਵੇ, ਸਵੇਰ ਸਾਰ ਹੁੰਦਿਆਂ ਤੱਕ ਵਾਹਿਗੁਰੂ ਨਾਮ ਦਾ ਉਚਾਰਨ ਕਰਦਾ ਰਹੇ। ਧਰਮ ਕਿਰਤ ਕਰ ਸੰਤਨ ਸੇਵੈ, ਫਿਰ ਆਪਣੇ ਧਰਮ ਦੀ ਕਿਰਤ ਕਰਕੇ ਆਪਣੀ ਹੱਥੀਂ ਕੰਮ ਕਰਕੇ ਆਏ ਗਏ ਸਿਮਰਨ ਵਾਲੇ ਸਾਧੂ ਸੰਤ ਦੀ ਸੇਵਾ ਕਰੇ। ਪਰ ਤ੍ਰਿਏ ਪਰ ਧਨ ਕਬਹੂ ਨਾ ਲੇਵੈ, ਪਰਾਈ ਇਸਤਰੀ ਹੈ ਪਰਾਇਆ ਤਾਨੇ ਕਦੇ ਨਾ ਗ੍ਰਹਿਣ ਕਰੇ ਸੰਬੰਧ ਨਾ ਕਰੇ। ਨਿੰਦਾ ਝੂਠ ਨਾ ਨਿਠਰ ਬਖਾਨੇ, ਜਿਸਨੇ ਵੀ ਗੁਰੂ ਨਾਨਕ ਦੀ ਸਿੱਖੀ ਧਾਰਨ ਕੀਤੀ ਉਹਦੀ ਰਹਿਣੀ ਇਹ ਹੈ ਵੀ ਉਹ ਕਿਤੇ ਵੀ ਐਵੇਂ ਅਣਹੋਈ ਨਿੰਦਿਆ ਨਾ ਕਰੀ ਜਾਏ, ਝੂਠ ਨਾ ਬੋਲੀ ਜਾਏ, ਬੜਾ ਸਖਤ ਜਾਨਾ ਵਾਖੇ। ਪਰ ਦੁੱਖ ਦੁੱਖ ਪਰ ਸੁਖ ਸੁਖ ਮਾਨੈ, ਜੇ ਪਰਾਇਆ ਨੂੰ ਦੂਸਰਿਆਂ ਨਾਲ ਦੁੱਖ ਹੈ ਤੇ ਆਪਣੇ ਅੰਦਰ ਦੁੱਖ ਮੰਨੇ, ਜੇ ਦੂਸਰਿਆਂ ਨੂੰ ਸੁਖ ਹੈ ਤੇ ਫਿਰ ਸੁਖ ਮੰਨੇ ਆਪਣੇ ਆਪ ਨੂੰ ਵੀ। ਛੁਦਾ ਬਿਨਾ ਨਹਿ ਖੈਬੋ ਕਰੈ, ਹਾਂ ਕਹਿੰਦੇ ਭੁੱਖ ਲੱਗੇ ਤੋਂ ਬਗੈਰ ਛਕਣਾ ਨਾ ਕਰੇ। ਇੱਥੇ ਸੁਲਤਾਨਪੁਰ ਦਾ ਗਿਆਨੀ ਜੋਗਾ ਸਿੰਘ ਜੀ ਹੈਡ ਗ੍ਰੰਥੀ ਹੈ, ਪਰਸੋਂ ਚੌਥੇ ਆਏ ਸੀ, ਉਹ ਗੱਲ ਜੀ ਕਰਦੇ ਸੀ ਵੀ ਦਸਵੇਂ ਪਾਤਸ਼ਾਹ ਜੀ ਨੇ ਕੋਈ ਬਚਨ ਕੀਤੇ ਸਨ ਵੀ ਮਹਾਰਾਜ ਨੇ ਗੁਰੂ ਸਿੰਘਾਂ ਨੂੰ ਕਿਹਾ ਸੀ ਵੀ ਇਸ ਤਰ੍ਹਾਂ ਭੋਜਨ ਛਕੇ ਆਉਂ ਸੌਣਾ ਕਰੇ, ਇਸ ਤਰ੍ਹਾਂ ਦੀ ਰਹਿਣੀ ਵਿੱਚ ਰਹੇ। ਵੀ ਉਹ ਕਿੱਥੇ ਲਿਖਿਆ ਕਿਹੜੇ ਅਧਿਆਪ ਵਿੱਚ ਲਿਖਿਆ ਮੈਨੂੰ ਤਾਂ ਯਾਦ ਨਹੀਂ ਹੈ। ਫਿਰ ਕਹਿੰਦੇ ਵੀ ਗਿਆਨੀ ਜਰਨੈਲ ਸਿੰਘ ਨੂੰ ਆਪਾਂ ਫੋਨ ਕਰ ਲੈਂਦੇ ਹਾਂ, ਉਹਨਾਂ ਨੂੰ ਸ਼ਾਇਦ ਯਾਦ ਹੋ, ਮੇਰੇ ਬੈਠੇ ਉਹਨੂੰ ਯਾਦ ਕਰ ਲਿਆ। ਉਹ ਕਹਿੰਦਾ ਮੈਨੂੰ ਵੀ ਨਹੀਂ ਪਤਾ ਹੈ ਅਤੇ ਅਜਾ ਸੁਤੇ ਸਿੱਧੀ ਇੱਥੇ ਆ ਗਿਆ ਹੈ। ਇਹ ਗੁਰੂ ਅਮਰਦਾਸ ਸਾਹਿਬ ਜੀ ਦਾ ਸੀ ਪ੍ਰਸੰਗ ਅਤੇ ਉਹਨੂੰ ਭੁੱਲਿਆ ਹੋਇਆ ਸੀ ਵੀ ਸ਼ਾਇਦ ਦਸਵੇਂ ਪਾਤਸ਼ਾਹ ਦਾ ਹੈ। ਇਹ ਸਿੱਖੀ ਦੀ ਰਹਿਣੀ ਗੁਰੂ ਅਮਰਦਾਸ ਸਾਹਿਬ ਜੀ ਨੇ ਕਹੀ, ਇਹਦੇ ਵਿੱਚ ਹੀ ਇਹ ਸਾਰਾ ਕੁਛ ਆ ਰਿਹਾ ਹੈ। ਨੀਂਦ ਬਿਨਾ ਨਹਿ ਸ਼ੁਦਾ ਬਿਨਾ ਨਹਿ ਖੈਬੋ ਕਰੈ। ਉਹ ਪੁੱਛਦਾ ਸੀ ਵੀ ਮਹਾਰਾਜ ਨੇ ਕਿਵੇਂ ਕਿਹਾ ਸੀ ਵੀ ਭੁੱਖ ਤੋਂ ਬਗੈਰ ਕਿਵੇਂ ਨਾ ਛਕੇ, ਹੋਰ ਕੀ ਕਿਹਾ ਸੀ। ਉਹ ਕਿਹਾ ਤਾਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਵੀ ਮਹਾਰਾਜ ਨੇ ਕਿਹਾ ਸਿੱਖੀ ਦੀ ਇਹ ਰਹਿਣੀ ਬਹਿਣੀ ਹੈ ਵੀ ਭੁੱਖ ਲੱਗੇ ਤੋਂ ਵਗੈਰਾ ਐਵੇਂ ਨਾ ਖਾਈ ਜਾਏ, ਐਵੇਂ ਨਾ ਬੱਕਰੀ ਨੂੰ ਮੂੰਹ ਜਾ ਮਾਰੀ ਜਾਏ। ਨੀਂਦ ਬਿਨਾ ਨਹਿ ਸੁਪਤਨ ਪਰ, ਇੰਨਾ ਚਿਰ ਗੂੜੀ ਨੀਂਦ ਨਹੀਂ ਨਾ ਆਉਂਦੀ ਹੈ, ਨੀਂਦ ਆਉਂਦੀ ਨਹੀਂ, ਉਹਨਾਂ ਚਿਰ ਨਾ ਸੋਣਾ ਕਰੇ, ਐਵੇਂ ਨਾ 7 ਵਜੇ ਹੀ ਸੌਂਦੇ। ਜੇ ਸੁਪਤ ਹੈ ਨਿਜ ਅਵਤ ਘਟਾਵੈ ਹੈ, ਜਿਹੜਾ ਬਿਨਾਂ ਨੀਂਦ ਆਈ ਤੋਂ ਕਹਿੰਦੇ ਸੌ ਜਾਂਦਾ ਉਹ ਆਪਣੀ ਉਮਰ ਹੀ ਘਟਾ ਲੈਂਦਾ ਹੈ, ਕਿਉਂਕਿ ਬੈਸਤ 12 ਚਲਤ 1840-30 ਵੀ ਜੇ ਆਰਾਮ ਨਾਲ ਅਸੀਂ ਬੈਠੇ ਰਹੀਏ 1 ਮਿੰਟ ਦੇ ਵਿੱਚ 12 ਸਵਾਸ ਆ ਜਾਂਦੇ ਨੇ। ਜੇ ਉੱਠ ਕੇ ਚੱਲਣ ਲੱਗ ਪਈਏ ਤੁਰਨ ਲੱਗ ਪਈਏ ਫਿਰ ਸਵਾਸਾਂ ਦੀ ਗਤੀ ਵੱਧ ਜਾਂਦੀ ਹੈ, ਫਿਰ 12 ਦੇ ਥਾਂ ਚੱਲਦਿਆਂ ਹੋਏ 18 ਸਵਾਸ 1 ਮਿੰਟ ਵਿੱਚ ਆ ਜਾਂਦੇ ਨੇ। ਅਤੇ ਸੋਭਤ ਚਾਲੇ ਤੀ ਜਦੋਂ ਅਸੀਂ ਕਹਿੰਦੇ ਲੰਮੀਆਂ ਤਾਣ ਕੇ ਸੌਂ ਜਾਈਏ ਫਿਰ ਕਹਿੰਦੇ 1 ਮਿੰਟ ਵਿੱਚ 30 ਸਵਾਸ ਆ ਜਾਂਦੇ ਨੇ। ਯਾਨੀ ਬੈਠਿਆਂ 12, ਚੱਲਦਿਆਂ ਹੋਇਆਂ 18, ਸੁੱਤਿਆਂ ਹੋਇਆਂ 30। ਅਤੇ ਮੈਥਨ ਕਰ ਫਿਰ ਕਹਿੰਦੇ 64 ਸਵਾਸ ਪੀਤੇ ਆ, ਫਿਰ ਜ਼ਿਆਦਾ ਗਤੀ ਤੇਜ਼ ਹੋ ਜਾਂਦੀ ਹੈ। ਕਿਉਂ ਨਾ ਭਜਾ ਜਗਦੀਸ਼, ਇਸ ਕਰਕੇ ਪਰਮੇਸ਼ੁਰ ਜੋ ਜਗਦਾ ਈਸ਼ਵਰ ਨੂੰ ਕਿਉਂ ਨਹੀਂ ਚੇਤੇ ਕਰਦਾ, ਉਹ ਤੇਰੇ ਸਵਾਸ ਨਿਕਲ ਰਹੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਸੁੱਤਿਆਂ ਨੀਂਦ ਆਏ ਤੋਂ ਬਿਨਾਂ ਐਵੇਂ ਨਾ ਸੋਣਾ ਕਰੇ, ਜੇ ਜੇ ਨੀਂਦ ਆਏ ਤੋਂ ਬਗੈਰ ਐਵੇਂ ਲੰਮੀਆਂ ਤਾਣ ਕੇ ਜ਼ਿਆਦਾ ਸੋਊਗਾ, ਆਪਣੀ ਉਮਰ ਹੀ ਘਟਾ ਲਵੇਗਾ। ਸ਼ੁੱਧ ਬਿਨ ਖਾਏ ਰੋਗ ਉਪਜਾਵੇ ਹੈ, ਜੇ ਭੁੱਖ ਲੱਗੀ ਤਾਂ ਬਗੈਰ ਸਿੱਖ ਛਕੇਗਾ ਤੇ ਫਿਰ ਰੋਗ ਪੈਦਾ ਕਰ ਲਏਗਾ, ਰੋਗੀ ਹੋ ਜਾਏਗਾ, ਕਿਉਂਕਿ ਜਿਹੜਾ ਕੋਈ ਰੱਜਿਆ ਪੁੱਜਿਆ ਹੋਰ ਉੱਤੋਂ ਦੀ ਖਾ ਲਿਆ ਫਿਰ ਉਹ ਪਚਣਾ ਨਹੀਂ, ਹਜ਼ਮ ਨਹੀਂ ਹੋਣਾ, ਇੱਕ ਤਾਂ ਬਣਨਾ ਬੁਣਨਾ ਕੁਝ ਨਹੀਂ, ਸੱਤਾਂ ਧਾਤੂਆਂ ਨਾ ਮਿਝ ਬਣੇ, ਨਾ ਚਮੜੀ, ਨਾ ਖੂਨ, ਨਾ ਵਿੰਦ। ਇਸ ਕਰਕੇ ਤੇ ਬਾਕੀ ਉਹ ਫਿਰ ਜਦੋਂ ਅਗਨੀ ਮੰਦ ਪੈ ਜਾਏਗੀ, ਪੇਟ ਨਹੀਂ ਉਹ ਅਜੀਰਣ ਰੋਗ ਹੋ ਜਾਏਗਾ, ਜਦੋਂ ਖਾਏਗਾ ਉਦੋਂ ਬਸ ਉਹ ਖੱਟੇ ਜਿਹੇ ਡਕਾਰ ਜਿਹੇ ਆਈ ਜਾਣਗੇ। ਇਸ ਕਰਕੇ ਕਹਿੰਦੇ ਫਿਰ ਵੀ ਭੁੱਖ ਬਿਨਾਂ ਖਾਵੇ ਤਾਂ ਰੋਗ ਪੈਦਾ ਹੋ ਜਾਏ, ਅਜੀਰਨ ਰੋਗ ਲੱਗ ਜਾਏ, ਫਿਰ ਖਾਧਾ ਕੀਤਾ ਹਜ਼ਮ ਨਹੀਂ ਉਹਨੂੰ ਹੋਵੇਗਾ। ਉਹ ਨਾ ਸਤ ਨਾਮ ਕੋ ਸਿਮਰਨ, ਇਉਂ ਜਦੋਂ ਭੁੱਖ ਤੋਂ ਬਗੈਰ ਚੰਗੀ ਤਰ੍ਹਾਂ ਰੱਜ ਕੇ ਖਾ ਲਿਆ ਫਿਰ ਸਤਨਾਮ ਵਾਹਿਗੁਰੂ ਦਾ ਸਿਮਰਨ ਵੀ ਹੋ ਨਹੀਂ ਸਕਣਾ, ਫਿਰ ਤਾਂ ਲੰਮੀਆਂ ਤਾਣ ਕੇ ਪਊਗਾ। ਸਾਸ ਸਾਸ ਜਪ ਬਿਸਰ ਨਾ ਇੱਕ ਛਿੰਨ, ਜਿਹੜਾ ਗੁਰਸਿੱਖ ਹੈ ਉਸਨੂੰ ਤਾਂ ਕਹਿੰਦੇ ਸਵਾਸ ਸਵਾਸ ਦਾ ਸਿਮਰਨ ਕਰਨਾ ਚਾਹੀਦਾ, ਖਿਨ ਮਾਤਰ ਖਿਨ ਮਾਤਰ ਵੀ ਭੁੱਲਣਾ ਨਹੀਂ ਚਾਹੀਦਾ। ਪਰਮੇਸ਼ਰ ਕੋ ਭਾਣੋ ਮਨ ਹੈ, ਫਿਰ ਵੀ ਜਿਹੜਾ ਗੁਰੂ ਕਾ ਸਿੱਖ ਉਹਦੀ ਰਹਿਣੀ ਇਹਦੇ ਵਿੱਚ ਰਹੇ, ਗੁਰੂ ਪਰਮੇਸ਼ਰ ਦਾ ਜੋ ਵੀ ਭਾਣਾ ਹੈ ਰਜਾ ਨੂੰ ਮਿੱਠਾ ਕਰਕੇ ਮੰਨੇ। ਨਹੀਂ ਦੋਸ਼ ਪ੍ਰਭ ਮਹਿ ਕਾ ਬਿਠਾਨ ਹੈ, ਕੋਈ ਕੀਤੇ ਹੋਏ ਕਰਮ ਅਨੁਸਾਰ ਕੋਈ ਬਿਪਤਾ ਮੁਸੀਬਤ ਆ ਗਈ ਦੁੱਖ ਆ ਗਏ ਉਹਦੇ ਪਰਮੇਸ਼ਰ ਵਿੱਚ ਦੋਸ਼ ਨਾ ਥੱਪੀ ਜਾਏ, ਪਰਮੇਸ਼ਰ ਨੂੰ ਦੋਸ਼ ਨਾ ਦੇਈ ਜਾਵੇ। ਤੂੰ ਇਹ ਕੀ ਕਰੀ ਜਾ, ਕਿਉਂ ਮੈਨੂੰ ਤੰਗ ਕਰ ਰਿਹਾ, ਕਿਉਂ ਮਗਰ ਪਿਆ, ਰੱਬਾ ਨਾ ਆਖੇ ਆਛੋ ਜਾਨ ਮੁਦਿਤ ਚਿਤ ਰਹੇ। ਹਾਂ, ਪਰਮੇਸ਼ਰ ਦੀ ਰਜਾ ਨੂੰ ਚੰਗਾ ਜਾਣ ਕੇ ਚਿਤ ਵਿੱਚ ਪ੍ਰਸਾਨੀ ਹੋਵੇ ਗੁਰੂ ਕਾ ਸਿੱਖ। ਤਨ ਹੰਤਾ ਕੋ ਨਿਤ ਬ੍ਰਤ ਦਹੈ, ਹਾਂ ਸਰੀਰ ਦੀ ਜਿਹੜੀ ਹੰਗਤਾ ਮਮਤਾ ਹਮੇਸ਼ਾ ਇਹਨੂੰ ਦਗਦ ਕਰੇ, ਸਰੀਰ ਦੀ ਹੰਗਤਾ ਛੱਡ ਦੇਵੇ, ਸਰੀਰ ਦੀ ਬਹੁਤੀ ਭਲਕੇ ਉੱਠ ਭੋਲੀ ਹੈ ਬਿਨ ਬੁੱਝੇ ਮੂੰਹ ਦੇ ਜਾਣ ਵਾਲੇ ਵੀ ਤੜਕੇ ਉੱਠ ਕੇ ਇਹਦੀ ਭਲੋਸਾ ਪਲਾਸੀ ਨਾ ਕਰਨ ਲੱਗ ਜਾਏ ਸਰੀਰ ਨੂੰ, ਜਿਵੇਂ ਕੋਈ ਘੰਟਾ ਘੰਟਾ ਤਾਂ ਪੱਗ ਬੰਨਣ 'ਤੇ ਹੀ ਲਾ ਦਿੰਦੇ ਨੇ, ਅਤੇ ਬਾਕੀ ਮੂੰਹ 'ਤੇ ਫਿਰ ਇੱਧਰ ਘੇਸਾ ਪਾਊਡਰ ਸ਼ੋਲਡਰ ਜਿਹਾ ਪਾ ਪੂ ਕੇ ਬੜਾ, ਫਿਰ ਘੰਟਾ ਡੇਢ ਘੰਟਾ ਇਸੇ ਪਾਸੇ ਭਲੋਸਾ ਪਲਾਸੀ 'ਤੇ ਗਾਉਂਦੇ ਹੈ, ਉਦੋਂ ਬਾਅਦ ਫਿਰ ਵੀ ਇਹੀ ਸਾਰੀ ਦਿਹਾੜੀ ਖਾਣ ਪੀਣ 'ਚ ਇਹਦੀ ਭਰੋਸਾ ਪਾਲਣਾ ਪੋਸਣਾ। ਮਹਾਰਾਜ ਕਹਿੰਦੇ ਇਹ ਸਰੀਰ ਦੀ ਹੰਗਤਾ ਨਾ ਬਹੁਤੀ ਕਰੇ, ਇਹਦੀ ਮੈਂ ਮੇਰੀ ਇਹਦੇ ਮਗਰ ਨਾ ਲੱਗਾ ਰਹੇ ਹਮੇਸ਼ਾ। ਕਾਮ ਨਾ ਕ੍ਰੋਧ ਨਾ ਲੋਭ ਨਾ ਧਾਰ, ਹਾਂ ਫਿਰ ਕਾਮੀ ਬਣ ਕੇ ਬਹੁਤਾ ਕਾਮਨਾ ਧਾਰਨ ਕਰੇ, ਕ੍ਰੋਧ ਨਾ ਧਾਰੇ ਬਹੁਤਾ ਮਾਇਆ ਦਾ ਲੋਭ, ਜਨਾਬ ਨਾ ਧਾਰੇ ਵੀ ਸਕਾਰੂ ਪਾਤਸ਼ਾਹ ਬਣੂ ਬਣ ਜਾ, 48 ਗੰਜ ਇਕੱਠੇ ਕਰ ਲਾ। ਜਥਾ ਲਾਭ ਸੰਤੁਸ਼ਟ ਵਿਚਾਰ, ਇਸ ਤਰ੍ਹਾਂ ਦਾ ਕਹਿੰਦੇ ਲਾਭ ਹੋ ਜਾਏ ਨਫਾ ਹੋ ਜਾਏ ਉਹਦੇ ਵਿੱਚ ਹੀ ਕਹਿੰਦੇ ਸੰਤੁਸ਼ਟ ਵਿਚਾਰ ਕਰਕੇ ਸੰਤੁਸ਼ਟ ਰਹੇ ਪ੍ਰਸੰਨ ਰਹੇ, ਦਸਵਾਂ ਦਸਾਉਣ ਦਾ ਉਹਦੇ ਵਿੱਚੋਂ ਵਿਚਾਰ ਕੇ ਕੱਢ ਦੇਵੇ, ਉਹ ਸੰਤੁਸ਼ਟ ਰਹੇ ਪ੍ਰਸੰਨ ਰਹੇ। ਆਛੋ ਕਰਮ ਦਿਖਾਏ ਨਾ ਚਾਹੇ, ਉਹ ਜਿਹੜਾ ਕੋਈ ਦਸਵਾਂ ਦਸਾਉਣ ਜਾਂ ਕੱਢ ਦਿੰਦਾ ਨਾ ਆਪਣੇ, ਉਹਦੇ ਵਿੱਚੋਂ ਉਹਨੂੰ ਕੋਈ ਰੋਗ ਸੋਗ ਨਹੀਂ ਹੁੰਦਾ ਹੈ, ਜਿਹੜਾ ਕੋਈ ਨਹੀਂ ਕੱਢਦੇ ਕੁੱਢਦੇ ਉਹਨਾਂ ਨੂੰ ਹੋ ਜਾਂਦਾ ਹੈ। ਮੇਰਾ ਭਰਾ ਬਲਵੀਰ ਸਿੰਘ ਉਹ ਜੋੜੀ ਦੀ ਸੇਵਾ ਕਰਦਾ, ਇਹਨਾਂ ਨੂੰ ਹੁਣ ਮਾਇਆ ਬਹੁਤ ਆ ਜਾਂਦੀ ਹੈ, ਜੋ ਬੁਪਾਰਾ ਮਾ ਰਹਿੰਦਾ ਸੀ ਬਸ ਕਿਤੇ ਬੁਖਾਰ ਚੜ ਗਿਆ, ਕਿਤੇ ਕੁਝ ਹੋ ਗਿਆ, ਕਿਤੇ ਕੁਝ ਹੋ ਗਿਆ। ਜੋ ਮੈਨੂੰ ਇੱਕ ਵਾਰੀ ਕਹਿੰਦਾ ਵੀ ਤੂੰ ਠੀਕ ਠਾਕ ਰਹਿੰਦਾ ਘੱਟ ਬਿਮਾਰ ਹੁੰਦਾ, ਮੇਰਾ ਮਹੀਨੇ ਵਿੱਚ ਗੇੜਾ ਲੱਗ ਜਾਂਦਾ ਹੈ। ਨਾ ਜੋੜੀ ਜੀ ਵੀ ਜਾ ਕੇ ਪੈਸੇ ਕਿੰਨੇ ਕੁ ਲੈਂਦਾ ਹੁੰਦਾ, ਕਹਿੰਦਾ ਜੀ ਉਹ ਸਾਰੇ ਜਿਹੜੇ ਅੱਗੇ ਹੁੰਦੇ ਉਹ ਵੀ ਮੇਰੇ ਹੀ ਹੁੰਦੇ ਹੈ, ਅੱਧੋ ਅੱਧੀ ਹੋ ਜਾਂਦਾ ਪੰਡਤਾਂ ਮਰਦੋਂ ਮਰਦਾ ਸੁਹਾ। ਅਤੇ ਮੈਂ ਉਹਦੇ ਵਿੱਚੋਂ ਗੁਰੂ ਮਹਾਰਾਜ ਨੂੰ ਕਿੰਨੇ ਕੁ ਦਿੰਦਾ ਹੁੰਦਾ, ਕਹਿੰਦਾ ਦੇਣਾ ਲੈਣਾ ਕੀ ਹੈ, ਉਹ ਸਾਡੇ ਹੀ ਸਾਡੇ। ਮੈਂ ਲੋਕ 6 ਮਹੀਨਿਆਂ ਤੋਂ ਬਾਅਦ ਖੇਤੀ ਕਰਦੇ, ਉਹਦੇ ਵਿੱਚੋਂ ਜਿੰਨਾ ਕੁ ਉਹਨਾਂ ਨੂੰ ਲਾਭ ਹੁੰਦਾ ਉਹਦੇ ਵਿੱਚੋਂ ਗੁਰੂ ਦੇ ਦਵਾ ਥੋੜ੍ਹਾ ਬਹੁਤਾ ਦਸਵੰਧ ਕੱਢਦੇ ਹੈ, ਝੋਨਾ ਆ ਜਾਏ ਉਹਦੇ ਵਿੱਚੋਂ ਕੱਢਦੇ, ਕਣਕ ਆ ਜਾਏ ਉਹ ਵੀ ਗੁਰਦੁਆਰੇ ਦਿੰਦੇ। ਤੂੰ ਗੁਰਦੁਆਰੇ ਰਹਿ ਕੇ ਗੁਰੂ ਦਾ ਖਾਈ ਜਾਣਾ ਅਤੇ ਹੋਰ ਭੋਗੂ ਕੌਣ? ਫਿਰ ਮੈਂ ਬੇਨਤੀ ਕਰਤੀ ਵੀ ਜਿਹੜਾ ਤੇਰੀ ਆਮਦਨ ਜੀ ਹੋਵੇ ਉਹਨਾਂ ਦਾ ਗਿਣ ਕੇ 100 ਹੋਵੇ ਤਾਂ 10 ਰੁਪਏ ਕੱਢ ਦਿਆ ਕਰ। ਕੋਈ ਚੀਜ਼ ਗੁਰਦੁਆਰੇ ਦੀ ਬਣਾ ਤੀ ਜਿਹਦੀ ਲੋੜ ਹੈ ਉਹ ਪੁੱਛ ਲਿਆ, ਜਿਹੜਾ ਪ੍ਰਬੰਧਕ ਹੈ ਉਹ ਜਿੱਥੇ ਤੇਰੀ ਚੀਜ਼ ਲਿਖੇ ਲੱਗ ਜਾਏ, ਤੂੰ ਆਪ ਦੇਖੇ ਗੁਰਦੁਆਰੇ ਵੀ ਇੱਥੇ ਆਹ ਲੋੜ ਹੈ ਉਹ ਮਾਇਆ ਵਿੱਚੋਂ ਆਪੇ ਬਣਾ ਲਿਆ ਕਰ ਅਤੇ ਠੀਕ ਠਾਕ ਹੋ ਜਾਏਗਾ। ਕਹਿਣ ਲੱਗਾ ਵੀ ਹੁਣ ਇੱਥੇ ਤਾਂ ਵੱਡੇ ਕਲਾਕ ਲਈ ਲੋੜ ਹੈ, ਵੀ ਹੋਰ ਤਾਂ ਛੋਟੇ ਛੋਟੇ ਜੇ ਲੱਗੇ ਹੈ ਗੁਰਦੁਆਰੇ, ਪਰ ਜਿਹੜੇ ਗ੍ਰੰਥੀ ਸਾਹਿਬਾਨ ਉਹਨਾਂ ਨੂੰ ਕਹਿੰਦੇ ਉਹ ਦੂਰ ਬੈਠੇ ਆ, ਦਰਬਾਰ ਲੰਮਾ ਚੌੜਾ ਅਤੇ ਟਾਈਮ ਦਾ ਪਤਾ ਨਹੀਂ ਲੱਗਦਾ, ਅਸੀਂ ਵੀ ਬੈਠੇ ਕੀਰਤਨ ਕਰਦੇ ਸਾਨੂੰ ਨਹੀਂ ਪਤਾ ਲੱਗਦਾ ਵੀ ਕੀ ਹੋ ਗਿਆ ਸਮਾਂ, ਚਲ ਆਈ ਕਰਦੇ ਤੂੰ। ਉਹ 600 ਰੁਪਈਆ ਦਾ ਉਸ ਵੇਲੇ ਆਇਆ ਸੀ ਕਲਾਕ ਹਜ਼ਾਰ 'ਚ, ਕਹਿੰਦਾ ਚਲੋ ਐਤਕੀ ਆਪਾਂ ਇਹ ਵੱਧ ਹੀ ਕੱਢ ਦਿੰਦੇ ਹਾਂ ਵੀ ਜੇ ਸੌਖੇ ਰਹੇ ਫਿਰ ਠੀਕ ਹੀ। ਜਦੋਂ ਬਸ 600 ਰੁਪਈਆ ਗੁਰੂ ਦੇ ਲਈ ਮੇਰਾ ਬਸ ਕਿਹੜਾ ਰੋਗ ਰੂਗ ਹੈ ਨਾ ਨੂਨਾ ਹੋ ਗਿਆ, ਕਹਿੰਦਾ ਲੈ ਹੁਣ ਕੰਨ ਵੀ ਨਹੀਂ ਦੁਖਦਾ ਅੱਗੇ, ਕਹਿੰਦਾ ਔਖੇ ਅੱਗੇ ਤਾਂ ਬਸ ਇਵੇਂ ਹੀ ਹੈ, ਜਿਹੜਾ ਗੁਰੂ ਦੇ ਨਿਮਿੱਤ ਦਿੰਦਾ ਰਹਿੰਦਾ ਲਿਖੇ ਲਾਉਂਦਾ ਰਹਿੰਦਾ ਉਹ ਠੀਕ ਠਾਕ ਰਹਿੰਦਾ। ਇਹ ਤਾਂ ਤਨ ਨਿਰਵਾਹ ਮਾਤਰ ਹੀ ਲੇਵੈ ਬਹੁਤਾ ਹੋਏ ਸੋ ਅੱਗੇ ਦੇਵੈ। ਗੁਰੂ ਕਲਗੀਧਰ ਜੀ ਨੇ ਵੀ ਇਹ ਮਰਜ਼ਾਦਾ ਕਹੀ ਹੈ ਵੀ ਜਿਹੜਾ ਜੋ ਲਾਭ ਹੋ ਜਾਏ ਉਹ ਸਰੀਰ ਦੇ ਅਨੁਭਵ ਮਾਤਰ ਆਪ ਗੁਰੂ ਘਰ ਸੇ ਗ੍ਰਹਿਣ ਕਰ ਲਵੇ, ਅਤੇ ਜੇ ਬਹੁਤਾ ਹੋ ਜਾਏ ਜ਼ਿਆਦਾ ਹੋ ਜਾਏ ਫਿਰ ਅੱਗੇ ਦੇ ਦੇਵੇ, ਗੁਰੂ ਦੇ ਨਿਵਿੱਤ ਦੇ ਦੇਵੇ, ਜਿੱਥੇ ਲੋੜ ਆ ਉੱਥੇ ਦੇ ਦੇਵੇ। ਜਿਹਨੇ ਸੌਖਾ ਰਹਿਣਾ ਹੈ ਉਹਨੂੰ ਤਾਂ ਐਸਾ ਕਰਨਾ ਪਊਗਾ, ਜਿਹਨੇ ਵੀ ਰੋਗੀ ਹੋ ਕੇ ਫਿਰ ਔਖੇ ਹੋਣਾ ਡਾਕਟਰਾਂ ਨੂੰ ਦੇਣਾ ਹਾਏ ਹਾਏ ਕਰਨੀ ਨਾ ਦੇਵੇ। ਇਸ ਕਰਕੇ ਮਹਾਰਾਜ ਨੇ ਇੱਥੇ ਜਥਾ ਲਾਭ ਸੰਤੁਸ਼ਟ ਵਿਚਾਰ ਹੈ, ਵੀ ਜਿਹੋ ਜਿਹਾ ਨਫ਼ਾ ਹੋ ਜਾਏ ਉਹਦੇ ਵਿੱਚ ਹੀ ਕਹਿੰਦੇ ਵਿਚਾਰ ਕਰਕੇ ਸੰਤੁਸ਼ਟ ਰਹੇ, ਪ੍ਰਸੰਨ ਰਹੇ ਵੀ ਇਹਨੇ ਵੀ ਇੱਥੇ ਤਾਂ ਘੱਟ ਹੀ ਹੋਏ, ਕੁਝ ਨਹੀਂ ਮਿਲਿਆ ਹੈ, ਕੁਝ ਨਹੀਂ ਬਣਿਆ, ਐਵੇਂ ਮੂੰਹ ਪਾੜਿਆ ਹੈ। ਬਾਦਲ ਇੱਕ ਵਾਰੀ ਔਰ ਆਗੀ ਗਿਆ ਅਤੇ ਹੁਣ ਬਾਦਲ ਉਹਨਾਂ ਨੇ ਕੀ ਦੇਣਾ, ਇਹ ਤਾਂ ਲੈਣ ਵਾਲੇ ਲੋਕਾਂ ਤੋਂ ਥੈ ਉਹ ਖੰਡ ਪਾੜ ਜਾ ਸੀ, ਮੈਨੂੰ ਵੀ ਕਥਾ ਕਰਾਉਣ ਵਾਸਤੇ ਲੈ ਗਏ ਉੱਥੇ ਦਮਦਮਾ ਸਾਹਿਬ ਤੋਂ, ਕਹਿੰਦੇ ਵੀ ਐਵੇਂ ਮੂੰਹ ਹੀ ਕਹਿੰਦੇ ਬਸ ਪਾੜਦੇ ਰਹੇ ਨੇ ਤਾਂ ਦਿੱਤਾ ਲਿਆ ਕੁਛ ਨਹੀਂ, ਵੀ ਆਮ ਲੋਕ ਕਹਿੰਦੇ ਦੇ ਦਿੰਦੇ ਆ। ਉਹ ਮੇਰੇ ਮੂੰਹ 'ਚੋਂ ਸਿਮਾ ਕਰਾ ਗਈ ਜੀ, ਇਹ ਤਾਂ ਲੈਣ ਵਾਲੇ ਆ ਤੁਹਾਥੋਂ, ਇਹ ਦੇਣ ਵਾਲੇ ਨਹੀਂ, ਇਹ ਲੈਤੋ ਕੇ ਨਹੀਂ ਹੈ। ਕਹਿੰਦੇ ਹੱਦ ਹੋ ਗਈ ਵੀ ਦੇਖੋ ਕੀਰਤਨ ਵੀ ਨਹੀਂ ਸੁਣਿਆ, ਆਏ ਨਹੀਂ ਖੰਡ ਪਾਠ ਦਾ ਭੋਗ ਪੈ ਗਿਆ, ਲੋਕ ਆ ਗਏ ਮੱਥਾ ਟੇਕ ਕੇ। ਤਾਂ ਇਸ ਤਰ੍ਹਾਂ ਮਾਰਾ ਵੀ ਇਹ ਜਿਹੜਾ ਕੋਈ ਹੈ ਨਾ ਵੀ ਇਹ ਆਉਣਾ ਵੀ ਚਲੋ ਹੁਣ ਇਹਨੇ ਨਹੀਂ ਦਿੱਤਾ ਅਤੇ ਇਹਨੇ ਵੀ ਐਵੇਂ ਸੰਘ ਪਾੜਿਆ ਵੀ ਐਵੇਂ ਸਮਾਂ ਵਾਧੂ ਲੰਘਾਇਆ, ਐਸਾ ਨਾ ਵਿਚਾਰ ਇਹੋ ਜਿਹਾ ਲੱਭ ਜੇ ਸੰਤੁਸ਼ਟ ਰਹੇ ਸੰਤੋਖਾਰੇ, ਇਹ ਐਸਾ ਸੀ ਠੀਕ ਹੀ ਹੈ ਪ੍ਰਸੰਨ ਰਹੇ। ਆਛੋ ਕਰਮ ਦਿਖਾਏ ਨਾ ਚਾਹੇ, ਹਾਂ ਚੰਗਾ ਕਰਮ ਕਰਕੇ ਫਿਰ ਦਿਖਾਉਣਾ ਨਾ ਚਾਹੇ, ਜਾਣੀ ਮੂੰਹ ਤੋਂ ਵਡਿਆਈਆਂ ਨਾ ਕਰੇ ਵੀ ਮੈਂ ਆਹ ਕਰਿਆ ਮੈਂ ਉਹ ਕਰਿਆ ਹੈ। ਲਾਭ ਘਟੈ ਪਾਖੰਡ ਇਸ ਮਾਹੈ, ਹਾਂ ਜਿਹੜਾ ਚੰਗਾ ਕਰਮ ਕੀਤਾ ਕੋਈ ਪੁੰਨ ਦਾਨ ਕੀਤਾ ਹੈ ਜੇ ਉਹ ਕਹਿੰਦੇ ਮੁੱਖੋਂ ਦੱਸੇਗਾ, ਕਹਿੰਦੇ ਫਿਰ ਉਹਦੇ ਵਿੱਚੋਂ ਲਾਭ ਘਟ ਗਏ ਜਾਂ ਅਤੇ ਉਹਦੇ ਵਿੱਚ ਪਖੰਡ ਜਿਹਾ ਆ ਜਾਏਗਾ। ਜਿਵੇਂ ਸ਼ਹਿਰਾਂ 'ਚ ਲੋਕ ਐਸਾ ਉਹ ਦਿਖਾਵਾ ਜਿਹਾ ਕਰਦੇ ਆ, ਕੋਈ ਪੁੰਨ ਦਾਨ ਕਰਨਾ ਹੁੰਦਾ ਨਾ 5-7 ਨੂੰ ਛਕਾ ਕੇ ਅਤੇ ਲਵੇੜ ਲਵੇੜ ਕੇ ਪਤਲਾ ਫਿਰ ਬਹੁਤ ਦੂਰ ਤੱਕ ਸੁੱਟ ਦਿੰਦੇ ਆ ਕਿ ਅਗਲੇ ਨੂੰ ਪਤਾ ਲੱਗੇ ਵੀ ਇਹਨੇ ਬੜੇ ਖੁਆਏ ਭੋਜਨ, ਪਤਲਾਂ ਲਵੇੜ ਲਵੇੜ ਸਿੱਟੀ ਜਾਣੀ ਆ। ਇਸ ਤਰ੍ਹਾਂ ਕਹਿੰਦੇ ਜਿਹੜਾ ਦਿਖਾਵਾ ਕਰਨਾ ਨਾ ਇਹਦੇ ਨਾਲ ਕਹਿੰਦੇ ਲਾਭ ਘੱਟ ਜਾਂਦਾ ਤੇ ਪਖੰਡ ਆ ਜਾਂਦਾ, ਦਿਖਾਵਾ ਹੀ ਰਹਿ ਜਾਂਦਾ, ਪੱਲੇ ਕੁਛ ਨਹੀਂ ਹੁੰਦਾ। ਨਾਮ ਦਾਨ ਇਸ਼ਨਾਨ ਨਾ ਤਿਆਗ ਹੈ, ਹਾਂ ਭਾਵੇਂ ਸਰੀਰ ਕਿਹੋ ਜਿਹਾ ਹੋਵੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਨਾ ਛੱਡੇ, ਚਲੋ ਠੰਡੇ ਨਾਲ ਨਹੀਂ ਨਹਾਉਂਦਾ ਹੁੰਦਾ ਤੇ ਗਰਮ ਨਾਲ ਨਹਾ ਲਵੇ, ਅਤੇ ਫਿਰ ਇਸੇ ਤਰ੍ਹਾਂ ਜਿਹੜਾ ਨਾਮ ਜਪਣਾ ਉਹ ਨਾ ਛੱਡੇ, ਉਹ ਵੀ ਜਪੇ ਇਸ਼ਨਾਨ ਕਰਕੇ ਜ਼ਰੂਰ, ਇਹ ਦਾਨ ਵੀ ਕਹਿੰਦੇ ਕਰੇ ਇਹ ਦਾਨ ਕਰਨਾ ਵਾ ਨਾ ਛੱਡੇ ਨਿਤ ਪ੍ਰਤ ਇਨਹੀ ਸੋ ਅਨੁਰਾਗ ਹੈ ਮਹਾਰਾਜ ਜਿਹੜੇ ਤਿੰਨੇ ਹੈ ਨਾ ਇਸ਼ਨਾਨ ਕਰਨਾ ਨਾਮ ਜਪਣਾ ਦਾਨ ਕਰਨਾ ਇਹਨਾਂ ਨਾਲ ਹਮੇਸ਼ਾ ਕਹਿੰਦੇ ਪ੍ਰੇਮ ਕਰੇ ਇਹ ਤਿੰਨੇ ਪ੍ਰੇਮ ਨਾਲ ਕਰਦਾ ਰਹੇ ਹਰ ਗੁਰ ਕੀ ਨਿੰਦਾ ਨਹਿ ਸੁਣੈ ਜਿਹੜਾ ਗੁਰੂ ਘਰ ਸਿੱਖ ਹੈ ਕਹਿੰਦੇ ਜੇ ਵਾਹਿਗੁਰੂ ਦੀ ਕੋਈ ਨਿੰਦਾ ਕਰਦਾ ਹੋਵੇ ਗੁਰੂ ਦੀ ਨਿੰਦਾ ਕਰਦਾ ਹੋਵੇ ਉਹ ਕੰਨਾਂ ਨਾਲ ਨਾ ਸੁਣੇ ਭਾਗਹ ਤਾਹਿ ਤੇ ਕਹਿ ਤਿਸ ਛਿਹਣੈ ਜਿੱਥੇ ਗੁਰੂ ਦੀ ਪਰਮੇਸ਼ੁਰ ਦੀ ਨਿੰਦਿਆ ਕੋਈ ਕਰਦਾ ਹੋਵੇ ਜੇ ਆਪਦਾ ਸਰੀਰ ਕਹਿੰਦੇ ਨਾ ਜਾਤ ਦਿੰਦਾ ਹੋਵੇ ਵੀ ਇਹਨਾਂ ਨਾਲ ਮੈਂ ਕੁਝ ਨਹੀਂ ਕਰ ਸਕਦਾ ਉੱਥੋਂ ਕਹਿੰਦੇ ਭੱਜ ਜਾਵੇ ਪਰੇ ਦੂਰ ਹੋ ਜਾਏ ਤੇ ਨਹੀਂ ਤਾਂ ਫਿਰ ਕਿਹਨਾਂ ਨੂੰ ਉਹਨੂੰ ਹਰ ਮਹਾਨੈ ਮਾਰ ਦੇਵੇ ਫਿਰ ਕਹਿੰਦੇ ਉਹਨੂੰ ਗਾਂ ਲਗਾ ਦੇਵੇ ਜਿਹੜਾ ਗੁਰੂ ਕੀ ਪਰਮੇਸ਼ੁਰ ਦੀ ਨਿੰਦਿਆ ਕਰਦਾ ਜਿਵੇਂ ਗੁਰੂ ਗੁਰ ਕੀ ਨਿੰਦਾ ਸੁਣੈ ਨਾ ਕਾਨ ਭੇਟ ਕਰੈ ਤਿਸ ਕੋ ਕੁਰਬਾਨ ਇਸ ਤਰ੍ਹਾਂ ਕਹਿੰਦੇ ਉਹਦੀ ਭੇਟਾ ਕਿਰਪਾਨ ਕਰਦੇ ਭੇਟਾ ਕਿਰਪਾਨ ਨਾਲ ਵਾਹ ਦੇਵੇ ਉਹਦਾ ਹੋਰ ਚਾ ਫਤਿਹ ਕਰ ਦੇਵੇ ਮੇਰਾ ਪਿੰਡਾਂ ਵਿੱਚ ਇੱਕ ਭਈਆ ਜਿਹਾ ਸੀਗਾ ਉਹ ਗੁਟਕੇ ਦੀ ਉਹਨੇ ਬੜੀ ਬੇਅਦਬੀ ਜੀ ਕੀਤੀ ਗੁਰੂ ਦੀ ਬੜੀ ਨਿੰਦਿਆ ਜਿਹਾ ਕਰਦਾ ਸੀ ਕੋਈ ਸਿੰਘ ਦੇ ਮਾੜਾ ਕੀਤਾ ਵਿੱਚੋਂ ਸਿੰਘ ਵੀ ਚੰਗਾ ਕੀਤਾ ਮਹਾਂਪੁਰਸ਼ ਕਹਿੰਦੇ ਵੀ ਘੱਟ ਕਰੋ ਇਹਦਾ ਨਿਰਣਾ ਕਰੋ ਵੀ ਉਹਨੇ ਚੰਗਾ ਕੀਤਾ ਸਿੰਘ ਨੇ ਕਿ ਮਾੜਾ ਕੀਤਾ ਉਹ ਵਿੱਚੇ ਮੈਨੂੰ ਇੱਥੋਂ ਬੁਲਾ ਲਿਆ ਤੇ ਉਹ ਸਾਰਿਆਂ ਨੂੰ ਕਹਿੰਦੇ ਵੀ ਆਪਣੇ ਅੰਦਰਲੇ ਖਿਆਲ ਦੱਸਣੇ ਲਿਹਾਜ਼ ਨਹੀਂ ਕਰਨਾ ਮੈਥੋਂ ਨਹੀਂ ਡਰ ਪੈ ਖਾਣਾ ਹੈ ਮੈਂ ਕੁਝ ਨਹੀਂ ਕਹਿਣਾ ਹੈ ਮੈਂ ਬਾਅਦ ਵਿੱਚ ਕਹਾਂਗਾ ਤੁਸੀਂ ਆਪੋ ਆਪਣੇ ਅੰਦਰਲੇ ਖਿਆਲ ਦੱਸੋ ਵੀ ਮਾੜਾ ਕੀਤਾ ਜਾਂ ਇਹਨੇ ਚੰਗਾ ਕੀਤਾ ਹੈ ਉਹ ਵਿੱਚ ਜਿਹੜੇ ਸਿਆਸੀ ਜੇ ਸੀ ਉਹ ਤਾਂ ਗੋਲ ਮੋੜ ਜੀ ਗੱਲ ਕਰਨਾ ਠੀਕ ਆ ਜੀ ਤੁਸੀਂ ਜਾਣਦੇ ਹੀ ਆ ਵੀ ਚੰਗਾ ਕੀਤਾ ਕਿ ਮਾੜਾ ਕੀਤਾ ਉਹ ਕਹਿੰਦੇ ਵੀ ਤੂੰ ਨਿਰਣਾ ਕਰਕੇ ਦੱਸ ਵੀ ਇਹਨੇ ਠੀਕ ਕੀਤਾ ਕਿ ਗਲਤ ਕੀਤਾ ਹੈ ਕਈ ਤਾਂ ਬਸ ਵੀ ਐਂ ਫੇਲ ਹੋ ਗਏ ਰਾਹ ਨਾ ਦੇਣ ਜੀ ਮਹਾਰਾਜ ਤੁਸੀਂ ਜਾਣਦੇ ਹੋ ਤੁਹਾਨੂੰ ਸਭ ਕੁਝ ਪਤਾ ਸੀ ਕੀ ਕਹੀਏ ਜੀ ਉਹ ਅਖੀਰ ਤੇ ਫਿਰ ਮੈਨੂੰ ਕਹਿੰਦੇ ਵੀ ਮਹਾਰਾਜ ਕਹਿੰਦੇ ਮਹਾਰਾਜ ਤੂੰ ਵੀ ਦੱਸਦੇ ਕਹਿੰਦੇ ਬਾੜਾ ਮੋਟਾ ਗਿਆਨੀ ਹੈਗਾ ਗੁਰਕੀ ਨਿੰਦਾ ਸੁਣਾ ਨਾ ਕਾਨ ਭੇਟ ਕਰਾ ਤਸਕੋ ਕਰਪਾ ਮੈਂ ਕਿਹਾ ਸਾਡੇ ਸਤਿਗੁਰੂ ਕਿਉਂ ਕਹਿੰਦੇ ਆ ਵੀ ਗੁਰੂ ਕੀ ਨਿੰਦਾ ਕੰਨ ਵਿੱਚ ਨਾ ਸੁਣੇ ਜਾਂ ਤਾਂ ਭੱਜ ਜਾਏ ਨਹੀਂ ਫਿਰ ਕਹਿੰਦੇ ਕਿਰਪਾਨ ਪਿੜ ਕਹਿੰਦੇ ਇਹ ਤਾਂ ਕਹਿੰਦੇ ਨਾ ਗੁਰੂ ਤੂੰ ਕੀ ਕਹਿਣਾ ਦੱਸ ਮੈਂ ਕਿਹਾ ਜਿਹੜੇ ਸਤਿਗੁਰੂ ਕਹਿੰਦੇ ਆਪਾਂ ਵੀ ਉਹੀ ਕਹਿਣਾ ਸਿੱਖਣੇ ਹੋਰ ਕਿਹੜਾ ਕਹਿਣਾ ਜਾਂ ਭੱਜ ਜਾਏ ਕਿਰਪਾਨ ਭੇਟਾ ਕਰਦੇ ਫਿਰ ਕਹਿੰਦੇ ਇਹ ਤਾਂ ਗੱਲ ਕਹਿੰਦਾ ਠੀਕ ਆਹ ਜਿਹੜੇ ਕਹਿੰਦੇ ਰਾਹ ਨਹੀਂ ਦਿੰਦੇ ਇਹ ਤਾਂ ਫਿਰ ਐਵੇਂ ਨੀਤੀ ਵਾਲੀ ਗੱਲ ਕਰਦੇ ਹੈ ਇਸ ਕਰਕੇ ਜਾਣੀ ਇਹ ਆਏ ਗੁਰੂ ਅਮਰਦਾਸ ਸਾਹਿਬ ਜੀ ਦੇ ਸਿੱਖ ਦੀ ਰਹਿਣੀ ਹੈ ਵੀ ਜਾਂ ਤਾਂ ਜਿੱਥੇ ਨਿੰਦਿਆ ਕਰਦਾ ਉੱਥੋਂ ਭੱਜ ਜਾਏ ਪਾਸੇ ਹੋ ਜਾਏ ਨਹੀਂ ਫਿਰ ਉਹਨੂੰ ਸੰਭਾਲ ਦੇਵੇ ਕਹਿੰਦੇ ਤੇ ਮੁੜ ਕੇ ਉਹ ਨਿੰਦਿਆ ਕਰਨ ਜੋਗਾ ਰਹੀ ਨਾ ਛਰ ਮਤ ਸਰ ਤ੍ਰਿਸ਼ਨਾ ਕੋ ਤਜ ਕੈ ਇਸ ਕਰਕੇ ਜਿਹੜਾ ਛਲ ਹੈ ਈਰਖਾ ਇਹਨੂੰ ਛੱਡ ਕਰਕੇ ਨਿਜ ਆਛੋ ਜਾਣ ਹੈ ਹਰ ਭੱਜ ਕੈ ਆਪਣਾ ਇਹਦੇ ਵਿੱਚ ਅੱਛਾ ਜਾਣੇ ਭਲਾ ਜਾਣੇ ਵਾਹਿਗੁਰੂ ਦਾ ਭਜਨ ਕਰਕੇ ਸੁਖ ਪਰਲੋਕ ਚਾਹੇ ਕਰ ਸਦਾ ਪਰਲੋਕ ਦੇ ਵਿੱਚ ਮਨ ਹਮੇਸ਼ਾ ਸੁਖੀ ਰਹਾ ਇਹਦੀ ਚਾਹਨਾ ਹਮੇਸ਼ਾ ਗੁਰੂ ਕਾ ਸਿੱਖ ਰਹੇ ਆ ਸ੍ਰੀ ਛੱਡਣ ਤੋਂ ਬਾਅਦ ਮੈਂ ਸਦਾ ਸੁਖੀ ਰਹਾਂ ਇਹਦੀ ਚਾਹਨਾ ਰੱਖੇ ਜਗ ਸੁਖ ਮਹਿ ਉਰਜਹ ਨਹਿ ਕਾਦਾ ਉਹ ਜਿਹੜੇ ਸੰਸਾਰ ਦੇ ਸੁਖ ਜੇ ਇਹਨਾਂ ਵਿੱਚ ਨਾ ਐਵੇਂ ਉਲਝਿਆ ਰਹੇ ਫਸਿਆ ਰਹੇ ਆਹ ਵੀ ਖਾ ਲਈਏ ਉਹ ਵੀ ਲਵਾ ਲਈਏ ਗੁਰ ਸੇਵਨ ਹਰ ਸਿਮਰਨ ਕਰਨਾ ਹਾਂ ਗੁਰੂ ਕੀ ਸੇਵਾ ਕਰਨੀ ਤੇ ਵਾਹਿਗੁਰੂ ਦਾ ਸਿਮਰਨ ਕਰਨਾ ਇਸ ਤੇ ਨੀਕੋ ਅਪਰ ਨਾ ਬਰਨਾ ਬਾਬਾ ਬੁੱਢਾ ਸਾਹਿਬ ਇਸ ਤੋਂ ਹੋਰ ਕੋਈ ਚੰਗਾ ਨਹੀਂ ਕਹੀਦਾ ਹੈ ਇਹ ਸਭ ਤੋਂ ਉੱਤਮ ਸਾਧਨ ਹੈ ਇਹ ਸਿੱਖ ਦੀ ਅਸਲੀ ਰਹਿਣੀ ਹੈ ਸੁਭ ਮਤ ਇਨਕਾਉ ਤਿਆਗਹਿ ਨਾਹੀ ਜਿਹੜਾ ਚੰਗੀ ਅਕਲ ਵਧ ਵਾਲਾ ਸਿੱਖ ਹੈ ਇਹਨਾਂ ਨੂੰ ਕਹਿੰਦੇ ਨਾ ਛੱਡੇ ਮਿਲਿਓ ਰਹੇ ਸਤ ਸੰਗਤ ਮਾਹੀ ਹਮੇਸ਼ਾ ਗੁਰਮੁਖਾਂ ਦੀ ਸਤਸੰਗਤ ਵਿੱਚ ਹੀ ਮਿਲਿਆ ਜੁੜਿਆ ਰਹੇ ਗੁਰੂ ਕਾ ਸਿੱਖ ਗੁਰਬਾਣੀ ਸੋ ਮਨ ਅਨੁਰਾਗ ਹੈ। ਗੁਰੂ ਕੀ ਬਾਣੀ ਉਹਦੇ ਨਾਲ ਕਹਿੰਦੇ ਮਨ ਦਾ ਪ੍ਰੇਮ ਕਰੇ, ਮਨ ਨਾਲ ਮਨ ਦੇ ਪ੍ਰੇਮ ਨਾਲ ਗੁਰਬਾਣੀ ਪੜੀ ਜਾਏ। ਪੜ੍ਹਤ ਸੁਣਤ ਜਬ ਮੀਠੀ ਲਾਗ ਹੈ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਮਿੱਠੀ ਲੱਗਣ ਲੱਗ ਜਾਏ, ਸੁਖਦਾਈ ਲੱਗਣ ਲੱਗ ਜਾਏ। ਤਬ ਜਾਨ ਹੈ ਮਹ ਹੋਏ ਇਕਾਲਿਆਨ ਹੈ। ਤਬ ਜਾਨ ਹੈ ਮਹ ਹੋਏ ਕਲਿਆਨ ਹੈ। ਤਦੋਂ ਜਾਣ ਲਏ ਵੀ ਮੇਰੀ ਕਲਿਆਣ ਹੋ ਜਾਏਗੀ, ਮੇਰੀ ਮੁਕਤੀ ਹੋ ਜਾਏਗੀ। ਹੋ ਜਿਵੇਂ ਪ੍ਰਭ ਮਿਲਣਾ ਕੀ ਹੈ ਨਿਸ਼ਾਨੀ, ਮਿੱਠੀ ਲੱਗੇ ਪ੍ਰਭੂ ਗੁਰਬਾਣੀ। ਵੀ ਪਰਮੇਸ਼ਰ ਦੀ ਗੁਰੂ ਦੀ ਬਾਣੀ ਜਦੋਂ ਮਿੱਠੀ ਲੱਗਣ ਲੱਗ ਪਏ, ਤੇ ਉਸ ਵੇਲੇ ਕਹਿੰਦੇ ਜਾਣ ਲਏ ਵੀ ਪ੍ਰਭੂ ਹੁਣ ਮੈਨੂੰ ਮਿਲ ਜਾਏਗਾ। ਇਸ ਤਰ੍ਹਾਂ ਕਈ ਸਿੰਘ ਦੱਸਦੇ ਨੇ ਵੀ ਮੈਂ ਜਦੋਂ ਬਾਣੀ ਪੜ੍ਹਦਾ ਮੂੰਹ ਦੇ ਵਿੱਚ ਬਹੁਤ ਕਹਿੰਦੇ ਮਿਠਾਸ ਹੁੰਦੀ, ਮਿਸਰੀ ਹੁੰਦੀ ਆ, ਉਹ ਕਹਿੰਦੇ ਮੂੰਹ ਬਹੁਤ ਜ਼ਿਆਦਾ ਮਿੱਠਾ ਹੋ ਜਾਂਦਾ ਹੈ। ਇਸ ਤਰ੍ਹਾਂ ਵੀ ਉਹ ਕਈ ਪ੍ਰਤੱਖ ਕਲਾ ਵੀ ਸਿੰਘਾਂ ਨੂੰ ਵਰਤ ਜਾਂਦੀ, ਉਹ ਜਿਹਨਾਂ ਨੂੰ ਵਰਤਦੀ ਕੋਈ ਦੱਸਦੇ ਨੇ ਕੋਈ ਨਹੀਂ ਦੱਸਦੇ ਨੇ, ਉਹ ਅੰਦਰ ਹੀ ਲਈ ਜਾਂਦੇ ਆਨੰਦ। ਇੱਥੇ ਆ ਸਿੰਘ ਥੋੜ੍ਹੇ ਜਿਹੇ ਦਿਨ ਆਇਆ ਹੈ, ਪੋਟਾ ਸਾਹਿਬ ਹੁਣ ਰਹਿੰਦਾ ਹੈ, ਉਹ ਦੱਸਦਾ ਸੀ ਵੀ ਜਦੋਂ ਮੈਂ ਬਾਣੀ ਪੜ੍ਹਦਾ ਮੂੰਹ ਕਹਿੰਦੇ ਬਹੁਤ ਮਿਠਾਸ ਨਾਲ ਭਰ ਜਾਂਦਾ ਹੈ, ਜਿਵੇਂ ਬਹੁਤ ਕੋਈ ਬਹੁਤ ਜ਼ਿਆਦਾ ਮਿੱਠੀ ਚੀਜ਼ ਕਹਿੰਦੀ ਹੁੰਦੀ ਹੈ। ਮੈਂ ਵੀ ਇਹ ਤਾਂ ਮਹਾਰਾਜ ਜੀ ਤੇਰੇ 'ਤੇ ਕਿਰਪਾ ਹੋ ਚੱਲੀ ਹੈ ਵੀ ਆਹ ਮਹਾਰਾਜ ਨੇ ਲਿਖਿਆ, ਪਰ ਮਿਲਣਾ ਕੀ ਐਸੀ ਨਿਸ਼ਾਨੀ ਮਿੱਠੀ ਲੱਗਾ ਗੁਰੂ ਕੀ ਬਾਣੀ। ਜਦੋਂ ਮਨ ਦੇ ਵਿੱਚ ਪਿਆਰੀ ਅਤੇ ਅੰਦਰ ਜਵਾਨ 'ਤੇ ਵੀ ਮਿੱਠੀ ਲੱਗਣ ਲੱਗ ਪਏ, ਕਲਿਆਣ ਹੋ ਜਾਏਗੀ। ਸੁਣ ਗੁਰ ਸ਼ਬਦ ਕਮਾਵਨ ਠਾਨ ਹੈ। ਇਹ ਜਿਹੜਾ ਗੁਰੂ ਕਾ ਸ਼ਬਦ ਕੀ ਉਪਦੇਸ਼ ਸੁਣਿਆ, ਉਹ ਸੁਣ ਕੇ ਨਾ ਛੱਡਦੇ, ਉਹਨੂੰ ਕਮਾਉਣਾ ਵੀ ਕਰੇ, ਉਹਨੂੰ ਉੱਤੇ ਅਮਲ ਵੀ ਕਰੇ। ਇਮ ਗੁਰ ਕਹੀ ਸੁਣੀ ਦੈ ਕਾਨ। ਇਸ ਤਰ੍ਹਾਂ ਗੁਰੂ ਮਹਾਰਾਜ ਨੇ ਗੁਰਸਿੱਖੀ ਦੀ ਰਹਿਣੀ ਆਖੀ ਤੇ ਬਾਬਾ ਬੁੱਢਾ ਸਾਹਿਬ ਦੇ ਸਮੇਤ ਗੁਰਸਿੱਖਾਂ ਨੇ ਕੰਨ ਦੇ ਕੇ ਧਿਆਨ ਦੇ ਕੇ ਸੁਣੀ। ਗੁਰ ਸਿੱਖਿਆ ਸਿੱਖਿਅਨ ਸੁਖਦਾਨ। ਗੁਰੂ ਅਮਰਦਾਸ ਸਾਹਿਬ ਦੀ ਸਿੱਖਿਆ ਉਹ ਸਿੱਖਾਂ ਵਾਸਤੇ ਸੁਖਦਾਨ ਸੁਖ ਬਖਸ਼ਣ ਵਾਲੀ ਹੈ। ਧਰੀ ਰਿਦੇ ਮਹਿ ਜੇ ਵੱਡ ਭਾਗੀ। ਜਿਹੜੇ ਕੋਈ ਵੱਡਿਆਂ ਭਾਗਾਂ ਵਾਲੇ ਸਨ, ਉਹਨਾਂ ਨੇ ਗੁਰੂ ਅਮਰਦਾਸ ਸਾਹਿਬ ਦੀ ਦੱਸੀ ਹੋਈ ਜਿਹੜੀ ਰਹਿਣੀ ਹੈ ਸਿੱਖਿਆ ਹਿਰਦੇ ਵਿੱਚ ਧਾਰਨ ਕਰ ਲਈ। ਸਤਿਨਾਮ ਜਪਬੇ ਲਿਵ ਲਾਗੀ। ਆ ਸੱਚਾ ਨਾਮ ਜਪਣ ਵਾਸਤੇ ਉਹਨਾਂ ਦੀ ਮਨ ਦੀ ਬਿਰਤੀ ਲੱਗੀ ਨਾਮ ਵਿੱਚ। ਦੋਹਰਾ ਘੱਟ ਘੱਟ ਵਿਆਪਕ ਸਤਿਗੁਰੂ। ਆ ਗੁਰੂ ਅਮਰਦਾਸ ਸਾਹਿਬ ਜੀ ਪਰਮੇਸ਼ਰ ਰੂਪ ਹੋਣ ਕਰਕੇ ਸਰੀਰਾਂ ਸਰੀਰਾਂ ਵਿੱਚ ਹਿਰਦਿਆਂ ਹਿਰਦਿਆਂ ਵਿੱਚ ਵਿਆਪਕ ਹਨ, ਮਿਲ ਰਹੇ ਹਨ। ਜਿਮ ਆਕਾਸ਼ ਸਭ ਮਾਹੇ। ਜਿਹੜਾ ਆਕਾਸ਼ ਹੈ ਸਾਰੇ ਥਾਵਾਂ ਵਿੱਚ ਹੀ ਹੈ। ਸੋ ਜਾਨ ਹੈ ਇਸ ਭੇਵ ਕੋ। ਮਹਾਰਾਜ ਸਾਰਿਆਂ ਹਿਰਦਿਆਂ ਵਿੱਚ ਵਿਆਪਕ ਹੈ, ਸਾਰਿਆਂ ਹਿਰਦਿਆਂ ਨੂੰ ਨਿਵਾਸ ਕਰ ਰਹੇ, ਉਹੀ ਇਸ ਭੇਤ ਨੂੰ ਜਾਣਦਾ ਹੈ। ਦ੍ਰਿਸ਼ਟ ਹੋਵੇ ਜਾਹੇ। ਇਹਦੇ ਉੱਪਰ ਗੁਰੂ ਅਮਰਦਾਸ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ। ਚੌਪਈ ਇੱਕ ਦਿਨ ਦੇਖ ਸਥਲ ਗੁਰ ਗਏ। ਇੱਕ ਦਿਨ ਦੀ ਗੱਲ ਹੈ, ਗੁਰੂ ਮਹਾਰਾਜ ਜਿਹੜਾ ਲੰਗਰ ਵਾਲਾ ਸਥਾਨ ਉੱਥੇ ਚਲੇ ਗਏ। ਸਿੱਖ ਸਰਬ ਹੀ ਸੰਗੀ ਪਏ। ਇੰਨੇ ਸਾਰੇ ਸਿੱਖ ਹੋ ਗਏ, ਨਾਲ ਸੰਗੀ ਹੋ ਗਏ, ਨਾਲ ਚੱਲ ਪਏ ਨੇ। ਲਵਣ ਬਹੀਨ ਓਗਰਾ ਖਾਇਬ। ਅਮਰਦਾਸ ਸਾਹਿਬ ਜੀ ਨੇ ਲੂਣ ਤੋਂ ਬਗੈਰ ਦਲੀਆ ਜਾ ਛਕਿਆ ਹੈ। ਪਾਣੀ ਪਾਨ ਕਰ ਤ੍ਰਿਪਤਾਇਵ। ਜਲ ਛਕ ਕਰਕੇ ਤ੍ਰਿਪਤ ਹੋ ਗਏ ਹਨ। ਖੱਟ ਰਸ ਕੋ ਆਹਾਰ ਸੁਭ ਭਾਂਤੀ। ਬਾਕੀ ਜਿਹੜਾ ਛੇ ਰਸਾਂ ਵਾਲਾ ਚੰਗਾ ਭੋਜਨ ਬਣਿਆ ਹੋਇਆ ਸੀ। ਸਤ ਸੰਗਤ ਅਚਵਿਓ ਕਰ ਪ੍ਰਾਂਤੀ। ਉਹ ਸੰਗਤ ਨੇ ਕਹਿੰਦੇ ਪੰਗਤ ਲਾ ਕੇ ਛਕਿਆ ਹੈ, ਵਧੀਆ ਭੋਜਨ ਸੰਗਤ ਨੇ ਛਕ ਲਿਆ ਹੈ। ਸੂਖਮ ਓਦਨ ਪਾਇਸ ਕਨੀ। ਬਰੀਕ ਕਿਸਮ ਦੇ ਚੌਲ, ਹੋਰ ਕਹਿੰਦੇ ਸੋਹਣੀ ਜਿਹੜੀ ਪਾਇਸ ਕੀ ਤਸ਼ਮਈ ਹੈ, ਖੀਰ ਹੈ। ਸਰਪੀ ਸਿਤਾ ਸਵਾਦ ਸੋ ਸਨੀ। ਇਹਦੇ ਵਿੱਚ ਸਰਪੀ ਘਿਓ ਪਾਇਆ ਹੋਇਆ, ਖੰਡ ਪਾਇਆ, ਸਵਾਦ ਦੇ ਸਮੇਤ ਸਵਾਦ ਨਾਲ ਮਿਲੀ ਹੈ, ਸਵਾਦ ਨਾਲ ਭਰੀ ਪਈ ਹੈ। ਅਨਕ ਭਾਂਤ ਕੀ ਸੂਪ ਬਣਾਈ। ਬਲਕਿ ਅਨੇਕਾਂ ਤਰ੍ਹਾਂ ਦੀ ਲੰਗਰ ਵਿੱਚ ਰਸੋਈ ਬਣਾਈ ਹੈ। ਦਾਲ ਮਸਾਲੇ ਸਵਾਦ ਰਸਾਈ। ਸਬਜ਼ੀਆਂ ਦਾਲਾਂ ਵਿੱਚ ਮਸਾਲੇ ਜੇ ਵਾਹ ਵਾਹ ਕੇ ਸਵਾਦ ਨਾਲ ਸਾਈ ਹੋਈ ਸਵਾਦੀ ਕੀਤੀ ਹੋਈ। ਗੌਤਮ ਚੂਨ ਸੋ ਫੁਲਕਾ ਕਰੈ, ਕਣਕ ਦੇ ਆਟੇ ਦੇ ਇਸ ਤਰ੍ਹਾਂ ਫੁਲਕੇ ਜੇ ਤਿਆਰ ਕੀਤੇ ਹੋਏ। ਮ੍ਰਿਦਲ ਪਾਤਰੇ ਬਹੁ ਕਰ ਧਰੈ, ਮ੍ਰਿਦਲ ਕੋਮਲ ਹਨ ਤੇ ਪਤਲੇ ਪਤਲੇ ਹਨ, ਇਸ ਤਰ੍ਹਾਂ ਕਹਿੰਦੇ ਬਣਾ ਕੇ ਰੱਖੇ ਹੋਏ। ਇਤਿਆਦਿਕ ਸ਼ੁਭ ਹੋਤ ਆਹਾਰਾ, ਇਸ ਤੋਂ ਲੈ ਕੇ ਲੰਗਰ ਦੇ ਵਿੱਚ ਬੜਾ ਚੰਗਾ ਭੋਜਨ ਤਿਆਰ ਹੁੰਦਾ। ਪਿਖ ਕਰ ਬੁੱਢੇ ਬਾਕ ਉਚਾਰਾ, ਬਾਬਾ ਬੁੱਢਾ ਸਾਹਿਬ ਜੀ ਨੇ ਵੇਖ ਕੇ ਉਹ ਵਚਨ ਕਿਹਾ ਹੈ। ਸ੍ਰੀ ਸਤਿਗੁਰ ਜੀ ਪਰਮ ਕਿਰਪਾਲ, ਹੇ ਸਤਿਗੁਰੂ ਜੀ ਬੜੇ ਦਿਆਲੂ ਕਿਰਪਾਲੂ, ਹੋਤ ਆਹਾਰ ਅਨੇਕ ਰਸਾਲ, ਰਸਾਂ ਦਾ ਘਰ ਅਨੇਕਾਂ ਤਰ੍ਹਾਂ ਦਾ ਭੋਜਨ ਤਿਆਰ ਹੁੰਦਾ ਹੈ। ਸੋ ਸਭ ਸੰਗਤ ਅਚੈ ਜੋ ਸੋ ਕੀਨ, ਸੋ ਜੀਨ ਮਾਰਾ ਉਹ ਜਾਣ ਕੇ ਸਾਰੀਆਂ ਸੰਗਤਾਂ ਛਕਦੀਆਂ ਭੋਜਨਾਂ। ਆਪ ਓਗਰਾ ਲਵਣ ਬਹੀਨ, ਉਹ ਮਾਰਾ ਲੂਣ ਤੋਂ ਬਗੈਰਾ ਦਲੀਆ ਜਾ ਛਕਦੇ ਹੋ। ਇਹ ਸਿੱਖਿਆਨ ਕੇ ਉਚਿਤ ਨਾ ਕੋਈ, ਇਹ ਸੰਗਤਾਂ ਤਾਂ ਇਹ ਛੇਤਰਾਂ ਦੇ ਰਸਾਂ ਵਾਲੇ ਭੋਜਨ ਛਕਣ, ਤੇ ਤੁਸੀਂ ਲੂਣ ਤੋਂ ਬਗੈਰ ਦਲੀਆ ਖਾਓ, ਇਹ ਸਿੱਖਾਂ ਦੇ ਤਾਂ ਫਿਰ ਯੋਗ ਨੀ ਗੱਲ। ਤੁਮ ਬਿਨ ਅਚਹਿ ਸਵਾਦ ਰਸ ਭੋਈ, ਕਹਿੰਦੇ ਜਿਹੜੇ ਸਵਾਦ ਤੇ ਰਸ ਨਾਲ ਮਿਲੇ ਹੋਏ ਭੋਜਨ ਹੈ ਤੁਹਾਥੋਂ ਬਗੈਰ ਇਹ ਸੰਗਤ ਛਕੇ। ਜਸ ਤੁਮ ਅਚਹੋ ਚਾਹ ਕਰ ਚਿੱਤ ਮੈਂ, ਸਿੱਖਾਂ ਨੂੰ ਤਾਂ ਇਹ ਹੀ ਚਾਹੀਦਾ ਜਿਸ ਤਰ੍ਹਾਂ ਦਾ ਤੁਸੀਂ ਮਹਾਰਾਜ ਚਿੱਤ ਵੀ ਚਾਹ ਕਰਕੇ ਭੋਜਨ ਛਕਦੇ ਹੋ, ਦਲੀਆ ਛਕਦੇ ਹੋ। ਸੋ ਸਿੱਖ ਅਚਹੀ ਰੀਤ ਇਹ ਹਿੱਤ ਮੈਂ, ਓਹੀ ਮਹਾਰਾਜ ਸਿੱਖ ਛਕਣ ਇਹ ਜਿਹੜੀ ਰੀਤੀ ਮਰਜ਼ਾਦਾ ਇਹ ਸਿੱਖਾਂ ਦੇ ਹਿੱਤ ਵਿੱਚ ਹੈ, ਭਲੇ ਵਿੱਚ ਹੈ। ਤੁਮਰੇ ਬਿਨਾ ਖਾਹ ਨਹਿ ਨੀਕੇ, ਤੁਹਾਡੇ ਛਕੇ ਤੋਂ ਬਗੈਰ ਜਿਹੜਾ ਇਹ ਸਿੱਖ ਛਕ ਲੈਂਦੇ ਇਹਨਾਂ ਲਈ ਤਾਂ ਇਹ ਚੰਗਾ ਨਹੀਂ ਹੈ। ਏਵ ਮਨੋਰਥ ਹੋਇ ਮਮ ਹੀ ਕੇ, ਇਸ ਤਰ੍ਹਾਂ ਦਾ ਮਾਰਾ ਮੇਰੇ ਮਨ ਦੇ ਵਿੱਚ ਹਿਰਦੇ ਵਿੱਚ ਫੁਰਨਾ ਜਾ ਹੋ ਰਿਹਾ ਹੈ। ਬਹੁ ਦਿਨ ਕੋ ਮੈਂ ਚਾਹਤ ਰਹਿਓ, ਬਹੁਤ ਦਿਨਾਂ ਤੋਂ ਚਾਹੁੰਦਾ ਰਿਹਾ ਵੀ ਸਤਿਗੁਰੂ ਮੈਂ ਅੱਗੇ ਬੇਨਤੀ ਕਰਾਂ, ਆਜ ਸੁਣਾਇਓ ਅਵਸਰ ਲਹਿਓ। ਮਾਰਾ ਸਮਾਂ ਵੇਖ ਕੇ ਮੈਂ ਆਪ ਜੀ ਨੂੰ ਇਹ ਸੁਣਾਇਆ ਵੀ ਸਿੱਖਾਂ ਨੂੰ ਤਰ੍ਹਾਂ ਤਰ੍ਹਾਂ ਦੇ ਭੋਜਨ ਛਕਣੇ ਆਪ ਤੋਂ ਬਗੈਰ ਯੋਗ ਨਹੀਂ ਹੈ। ਸੁਣ ਪ੍ਰਸੰਨ ਪਰ ਬੁੱਢੇ ਪਰ ਭਏ, ਮਹਾਰਾਜ ਸੁਣ ਕੇ ਬਾਬਾ ਬੁੱਢਾ ਸਾਹਿਬ ਚ ਪ੍ਰਸੰਨ ਹੋ ਗਏ। ਇਸ ਪ੍ਰਕਾਰ ਕੋ ਉੱਤਰ ਦਏ, ਇਸ ਤਰ੍ਹਾਂ ਦਾ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਜਵਾਬ ਦਿੱਤਾ। ਗੁਰਮੁਖ ਸੰਗਤ ਆਰ ਮਮ ਮਾਹੀ, ਮਹਾਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਜਿਹੜੀ ਗੁਰਮੁਖਾਂ ਦੀ ਸੰਗਤ, ਇੱਕ ਤਾਂ ਦੀ ਮਨਮੁਖਾਂ ਦੀ ਹੁੰਦੀ, ਕੁਸੰਗੀਆਂ ਦਾ ਘੱਟ ਜਾ ਹੁੰਦਾ, ਗੁਰਮੁਖਾਂ ਦੀ ਜਿਹਨਾਂ ਦਾ ਗੁਰੂ ਵਲੀ ਮੁੱਖ ਹੈ, ਜਿਹੜੇ ਗੁਰੂ ਦੇ ਸਨਮੁਖ ਰਹਿਣ ਵਾਲੇ ਆ ਉਹਨਾਂ ਨੂੰ ਗੁਰਮੁਖ ਕਿਹਾ ਜਾਂਦਾ, ਜਿਹੜੇ ਆਪਣੇ ਮਨ ਨੂੰ ਮੁਖੀ ਕਰਨ ਵਾਲੇ ਉਹਨਾਂ ਨੂੰ ਮਨਮੁਖ ਕਹਿੰਦੇ। ਗੁਰਮੁਖਾਂ ਦੀ ਸੰਗਤ ਵਿੱਚ ਤੇ ਸਾਡੇ ਵਿੱਚ ਮੇਰੇ ਵਿੱਚ ਭੇਦ ਦੋਹਨ ਮੈਂ ਜਾਣੋ ਨਾਹੀ, ਦੋਹਾਂ ਵਿੱਚ ਕੋਈ ਫਰਕ ਨਾ ਜਾਣੋ, ਕੋਈ ਵੱਖਰਾ ਆਪਣਾ ਨਾ ਸਮਝੋ। ਮੈਂ ਸੰਗਤ ਕੇ ਸੰਗ ਅਭੇਦ, ਜਿਹੜੀ ਗੁਰਮੁਖਾਂ ਦੀ ਸੰਗਤ ਹੈ ਉਹਦੇ ਨਾਲ ਕਹਿੰਦੇ ਅਭੇਦ ਹਾਂ, ਮਿਲਿਆ ਹੋਇਆ ਇੱਕ ਮਿਕ ਹੋਇਆ ਹੋਇਆ, ਸੁਖ ਤੇ ਸੁਖੀ ਖੇਦ ਤੇ ਖੇਦ। ਗੁਰਮੁਖਾਂ ਦੀ ਸੰਗਤ ਦੁਖੀ ਹੁੰਦੀ ਮੈਂ ਦੁਖੀ ਹੋ ਜਾਂਦਾ ਹਾਂ, ਜੇ ਸੰਗਤ ਗੁਰਮੁਖਾਂ ਦੀ ਸੰਗਤ ਸੁਖੀ ਹੁੰਦੀ ਤੇ ਮੈਂ ਸੁਖੀ ਮੰਨਦਾ ਹਾਂ। ਜੋ ਸੰਗਤ ਰੁਚ ਕਰਤ ਆਹਾਰਾ, ਜੋ ਵੀ ਗੁਰਮੁਖਾਂ ਦੀ ਸੰਗਤ ਰੁਚੀ ਕਰਕੇ ਭੋਜਨ ਛਕਣਾ ਕਰਦੀ ਹੈ, ਸੋ ਮੁਝ ਪਹੁੰਚੈ ਸਵਾਦਲ ਸਾਰਾ, ਕਹਿੰਦੇ ਉਹ ਸਾਰਾ ਸਵਾਦੀ ਜਿਹੜਾ ਭੋਜਨ ਹੈ ਉਹ ਕਹਿੰਦੇ ਮੈਨੂੰ ਪਹੁੰਚ ਜਾਂਦਾ, ਮੈਨੂੰ ਮਿਲ ਜਾਂਦਾ। ਕਰਤੇ ਚੁਰਾ ਬਚਨ ਇਮ ਕਹੈ, ਗੁਰੂ ਮਹਾਰਾਜ ਦਲੀਆ ਛਕ ਕੇ ਚੁੜਾ ਕਰ ਰਹੇ ਸੀ ਤੇ ਉਹ ਬਚਨ ਕਹਿ ਰਹੇ। ਦੇਖੋ ਮੁਖ ਮੇਰੇ ਮਹਿ ਆਹੈ, ਬਾਬਾ ਬੁੱਢਾ ਸਾਹਿਬ ਨੂੰ ਕਹਿਣ ਲੱਗੇ ਦੇਖੋ ਕਹਿੰਦੇ ਜਿਹੜਾ ਗੁਰਮੁਖਾਂ ਦੀ ਸੰਗਤ ਨੇ ਭੋਜਨ ਛਕਿਆ ਉਹ ਸਾਡੇ ਮੁਖ ਦੇ ਵਿੱਚ ਹੈਗਾ ਹੈ। ਕਰ ਕੇ ਚੁਰਾ ਦਿਖਾਵਨ ਕੀਨਾ, ਆ ਇਸ ਤਰ੍ਹਾਂ ਮੁਖ ਦੇ ਵਿੱਚ ਚੁੜਾ ਜਾ ਕਰਕੇ ਉਹ ਪਾਣੀ ਜਾ ਪਾ ਕੇ ਤੇ ਫਿਰ ਬਾਹਰ ਕੱਢ ਕੇ ਦਿਖਾਇਆ ਹੈ। ਸਕਲ ਅਸਨ ਕੰਨ ਤਿਸ ਮਹਿ ਚੀਨ, ਨਾ ਜਦੋਂ ਪਾਣੀ ਮੁੱਖ ਵਿੱਚ ਪਾ ਕੇ ਤੇ ਹਿਲਾ ਕੇ ਬਾਹਰ ਕੱਢਿਆ ਚੁੜਾ ਕਰਿਆ ਸਾਰੇ ਕਹਿੰਦੇ ਭੋਜਨ ਦੇ ਕਿਣਕੇ ਉਹਦੇ ਵਿੱਚ ਦੇਖੇ ਗਏ ਜਾਣੇ ਗਏ ਆਇਸ ਆਦਿਕ ਦੇਖਣ ਕਰੇ ਸਾਰਿਆਂ ਨੇ ਦੇਖਣਾ ਕੀਤਾ ਵੀ ਜਿਹੜੀ ਹੈ ਖੀਰ ਹੈ ਇਹਦੇ ਥੋੜੇ ਚੌਲ ਦੇ ਕਿਣਕੇ ਦੇ ਵੀ ਹਨ ਚੁੜੇ ਵਿੱਚ ਸਭ ਮੈਂ ਗੁਰੂ ਰੂਪ ਨਿਜ ਧਾਰੇ ਜਾਣ ਲਿਆ ਵੀ ਸਾਰਿਆਂ ਗੁਰਮੁਖਾਂ ਵਿੱਚ ਗੁਰੂ ਮਹਾਰਾਜ ਆਪਣਾ ਸਰੂਰ ਰੱਖ ਰਹੇ ਆਪ ਅਚਾਵਹਿ ਅਚਵਹਿ ਆਪੇ ਬਾਬਾ ਬੁੱਢਾ ਸਾਹਿਬ ਜੀ ਨੇ ਜਾਣ ਲਿਆ ਵੀ ਗੁਰੂ ਅਮਰਦਾਸ ਸਾਹਿਬ ਜੀ ਆਪ ਹੀ ਸ਼ਿਕਾਉਂਦੇ ਹੈ ਤੇ ਆਪ ਹੀ ਗੁਰਮੁਖਾਂ ਵਿੱਚ ਬਹਿ ਕੇ ਛਕ ਰਹੇ ਆਪੇ ਸਭ ਘੱਟ ਥਾਪ ਉਥਾਪੇ ਆਪੇ ਸਾਰਿਆਂ ਰਿਦਾਂ ਨੂੰ ਥਾਪਣ ਵਾਲੇ ਆਪੇ ਪੁੱਟਣ ਵਾਲੇ ਸਾਰੇ ਸਰੀਰਾਂ ਨੂੰ ਸਗਰੀ ਅੰਨ ਅੰਸ਼ ਦਿਖਰਾਈ ਗੁਰੂ ਮਹਾਰਾਜ ਨੇ ਜੋ ਸੰਗਤ ਨੇ ਭੋਜਨ ਛਕਿਆ ਸੀ ਸਾਰੇ ਅੰਨ ਦੀ ਅੰਸ਼ ਜੀ ਥੋੜਾ ਥੋੜਾ ਕਿਣਕੇ ਦਿਖਾ ਦਿੱਤੇ ਆ ਪੁਨ ਸ੍ਰੀ ਸਤਿਗੁਰ ਬਰਨ ਸੁਣਾਈ ਫਿਰ ਸਤਿਗੁਰੂ ਨੇ ਮੁੱਖੋਂ ਵੀ ਬਹਿ ਕਹਿ ਕੇ ਸੁਣਾ ਦਿੱਤਾ ਵੀ ਗੁਰਮੁਖਾਂ ਦੀ ਸੰਗਤ ਜੋ ਛਕਦੀ ਉਹ ਸਾਨੂੰ ਪੁੱਜਦਾ ਅਸੀਂ ਛਕ ਲੈਂਦੇ ਦੰਤਨ ਜਾੜਨ ਮਹਿ ਲੱਗ ਜੋਈ ਫਿਰ ਜਿਹੜਾ ਕੋਈ ਉਹ ਭੋਜਨ ਹੈ ਦੰਦਾਂ ਵਿੱਚ ਜਾਂ ਜਾੜਾਂ ਵਿੱਚ ਲੱਗਿਆ ਹੋਇਆ ਸੀ ਸਿੱਖ ਕੋ ਕੀਨ ਦਿਖਾਵਨ ਸੋਈ ਉਹ ਵੀ ਮੂੰਹ ਜਾੜ ਕੇ ਗੁਰੂ ਮਹਾਰਾਜ ਨੇ ਸਾਰੇ ਸਿੱਖਾਂ ਨੂੰ ਦਿਖਾ ਦਿੱਤਾ ਵੀ ਜੋ ਤੁਸੀਂ ਛਕਿਆ ਨਾ ਗੁਰਮੁਖਾਂ ਨੇ ਉਹ ਸਾਡੇ ਦੰਦਾਂ ਵਿੱਚ ਜਾੜਾਂ ਵਿੱਚ ਫਸਿਆ ਹੈ ਦੇਖ ਲਓ ਪਰਮ ਹਿਤੂ ਬ੍ਰਿਧ ਤੂੰ ਬੁੱਧਵੰਤਾ ਬਾਬਾ ਬੁੱਢਾ ਸਾਹਿਬ ਨੂੰ ਕਹਿਣ ਲੱਗੇ ਤੂੰ ਸਾਡਾ ਬੜਾ ਭਾਰੀ ਹਿਤੂ ਪ੍ਰੇਮੀ ਹੈ ਤੂੰ ਬੜਾ ਬੁੱਧੀ ਵਾਲਾ ਹੈ ਨਿਸਚੈ ਮੇਰੋ ਇਹੀ ਮਤੰਤਾ ਬੜਾ ਕਹਿੰਦੇ ਇਹੀ ਭਰੋਸਾ ਇਹੀ ਕਹਿੰਦੇ ਮਤ ਹੈ ਸੰਗਤ ਅਚ ਹੈ ਪ੍ਰੇਮ ਕੇ ਨਾਲ ਗੁਰਮੁਖਾਂ ਦੀ ਸੰਗਤ ਜਦੋਂ ਪ੍ਰੇਮ ਦੇ ਨਾਲ ਛਕਦੀ ਹੈ ਸੋ ਮੁਝ ਪਹੁੰਚੈ ਸਭ ਹੀ ਕਾਲ ਜੋ ਮਰਜ਼ੀ ਸਮਾਂ ਹੋਵੇ ਜਦੋਂ ਗੁਰਮੁਖਾਂ ਦੀ ਸੰਗਤ ਪ੍ਰੇਮ ਕਰਕੇ ਵਾਹਿਗੁਰੂ ਵਾਹਿਗੁਰੂ ਜਪ ਕੇ ਛਕੇਗੀ ਉਹ ਸਾਨੂੰ ਪੁੱਜ ਜਾਏਗਾ ਸੰਗਤ ਮੋਬਿਨ ਦੂਸਰ ਨਾਹੀ ਗੁਰਮੁਖਾਂ ਦੀ ਸੰਗਤ ਮੈਥੋਂ ਬਗੈਰ ਕੋਈ ਹੋਰ ਦੂਸਰਾ ਨਹੀਂ ਹੈ ਏਕ ਰੂਪ ਜਾਣਹ ਮਨ ਮਾਹੀ ਬਾਬਾ ਬੁੱਢਾ ਸਾਹਿਬ ਮਨ ਵੀ ਜਾਣ ਲਾ ਇੱਕੋ ਹੀ ਸਰੂਪ ਹੈ ਸੁਣ ਕਰ ਬ੍ਰਿਧ ਬਚਨ ਸਤਿਗੁਰ ਕੇ ਸਤਿਗੁਰੂ ਦੇ ਜਿਹੜੇ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਸੁਣ ਕੇ ਮਹਾਂ ਪ੍ਰਮੋਦ ਪ੍ਰੇਮ ਜੁੱਤ ਧਰ ਕੇ ਬੜਾ ਪ੍ਰਸੰਨ ਹੋਇਆ ਪ੍ਰੇਮ ਸਹਿਤ ਪ੍ਰੇਮ ਦੇ ਸਹਿਤ ਬਚਨ ਧਾਰਨ ਕਰਕੇ ਯਾਦ ਕਰਕੇ ਚਰਨ ਕਮਲ ਪਰ ਸੀਸ ਟਿਕਾਇਓ ਉੱਠ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਤੇ ਸੀਸ ਰੱਖ ਦਿੱਤਾ ਸੁਜਸ ਵਿਸਾਲ ਕਰਤ ਹੁਸਲਾ ਹੁਲਸਾਇਓ ਹੁਲਸਾਇਓ ਪ੍ਰਸੰਨ ਕਰਕੇ ਹੋ ਕੇ ਬਹੁਤ ਹੀ ਸ੍ਰੇਸ਼ਟ ਜਸ ਕੀਤਾ ਹੈ ਸੰਗਤ ਅਦਕ ਬ੍ਰਿਧੀ ਗੁਰ ਕੇਰੀ ਹਾਂ ਗੁਰੂ ਮਹਾਰਾਜ ਦੀ ਜਿਹੜੀ ਸੰਗਤ ਜ਼ਿਆਦਾ ਹੀ ਵੱਧ ਫੁੱਲ ਗਈ ਸੁਭ ਮਤ ਪ੍ਰਾਪਤ ਭਈ ਬਡੇਰੀ ਜਿੰਨੀ ਸੰਗਤ ਉਹਨੂੰ ਚੰਗੀ ਅਕਲ ਬਹੁਤ ਵੱਡੀ ਪ੍ਰਾਪਤ ਹੋ ਗਈ ਹੈ ਸਿੱਖੀ ਰੀਤ ਮਹਿਦ ਵਿਸਤਾਰੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੀ ਮਰੀਤੀ ਮਰਯਾਦਾ ਬੜੀ ਭਾਰੀ ਫੈਲਾਈ ਵਿਸ਼ੇ ਵਾਸ਼ਨਾ ਸਭ ਨਿਰਵਾਰੀ ਜਿਹੜੀ ਵਿਸ਼ਿਆਂ ਦੀ ਵਾਸ਼ਨਾ ਸਭ ਦੀ ਨਿਵਿਰਤ ਕਰ ਦਿੱਤੀ ਸਤਿਗੁਰ ਨੇਮ ਸਦਾ ਨਿਰਬਾਹ ਹੈ ਸਤਿਗੁਰੂ ਸਾਹਿਬ ਜੀ ਹਮੇਸ਼ਾ ਇਹ ਜਿਹੜਾ ਸਦਾ ਨੇਮ ਹੈ ਨਿਭਾਉਂਦੇ ਜਾਮ ਜਾਮਨੀ ਜਾਗਣ ਕਾ ਹੈ ਪਹਿਰ ਰਾਤ ਰਹਿੰਦੇ ਆ ਜਾਗਣਾ ਕਰਨਾ ਇਹ ਜਿਵੇਂ ਸਤਿਗੁਰੂ ਦਾ ਆਪਣਾ ਨੇਮ ਹੈ ਉਹ ਆਪਾਂ ਪ੍ਰਸੰਗ ਕੱਲ੍ਹ ਨੂੰ ਪੜ੍ਹ ਲਵਾਂਗੇ ਕਿਉਂਕਿ ਜਿਹੜਾ ਸਮਾਂ ਹੈ ਉਹ ਜਿੰਨਾ ਕੁ ਨੀਯਤ ਕੀਤਾ ਕਰੀਬਨ ਪੂਰਾ ਹੀ ਹੋ ਗਿਆ ਹੈ ਜਿਵੇਂ ਸਿੱਖੀ ਦੀ ਰਹਿਣੀ ਦੱਸੀ ਹੈ ਫਿਰ ਆਪਣਾ ਵੀ ਦੱਸ ਰਹੇ ਹੈ ਵੀ ਸਤਿਗੁਰੂ ਇਹ ਕਰਦੇ ਹੈ ਉਹ ਕਵੀ ਜੀ ਨੇ ਜਿਵੇਂ ਵਰਣਨ ਕੀਤਾ ਆਪਾਂ ਸਰਵਣ ਕਰਾਂਗੇ ਹੁਣ ਇੱਥੇ ਸਮਾਪਤੀ ਹੈ ਜੀ ਸੁਣ ਕਰ ਬ੍ਰਿਧ ਬਚਨ ਸਤਿਗੁਰ ਕੇ ਮਹਾਂ ਪ੍ਰਮੋਦ ਪ੍ਰੇਮ ਜੁੱਤ ਧਰ ਕੇ ਚਰਨ ਕਮਲ ਪਰ ਸੀਸ ਟਿਕਾਇਓ ਸੁਜਸ ਵਿਸਾਲ ਕਰਤ ਹੁਲਸਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ